ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਸਾਹਿਬ ਜੀਓ ਕਬਿਤ ਬਿਦ ਸੇ ਵੈਰਾਗ ਪ੍ਰਦ ਹਰ ਸੇ ਗਿਆਨ ਪਾਲ ਸ਼ਿਵ ਸੇ ਵਿਕਾਰ ਨਾਸ ਸਤਿਗੁਰ ਦਾਸ ਕੇ ਸੀਤ ਕਰ ਜੈਸੇ ਸੀਤ ਕਰ ਸੋ ਵਿਸ਼ਾਗਨ ਤੇ ਤਿਮਰ ਹਰਨ ਸੇ ਤਿਮਰ ਮੋਹ ਫਾਂਸ ਕੇ ਬਿਦ ਸੇ ਵੈਰਾਗ ਪ੍ਰਦ ਹਰ ਸੇ ਗਿਆਨ ਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਬੇਨਤੀ ਬੇਨਤ ਕਿਰਪਾ ਨਾਲ ਬਖਸ਼ਿਸ਼ ਅਤੇ ਰਹਿਮਤ ਨਾਲ ਆਪਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਛੰਦਾਬੰਦੀ ਵਿੱਚ ਤਥਾ ਕਾਵਿ ਦੇ ਨਿਯਮਾਂ ਵਿੱਚ ਚੂੜਾਮਣ ਕਵ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਹੀ ਸ਼ਰਧਾ ਭਾਵਨਾ ਵਿੱਚ ਲੀਨ ਹੋਇਆ ਲਿਖਿਆ ਹੈ। ਉਹਨੂੰ ਆਪਾਂ ਲੜੀਵਾਰ ਰੂਪ ਵਿੱਚ ਹੀ ਪੜ੍ਹ ਸੁਣ ਰਹੇ ਹਾਂ ਅਤੇ ਲਾਹਾ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਹਰਿਆਲ ਪੰਡਿਤ ਨੇ ਖੋਜ ਵਿਚਾਰ ਕਰਕੇ ਆਪ ਜੀ ਦਾ ਨਾਂ ਕਾਲੂ ਜੀ ਨੂੰ ਦੱਸਿਆ ਹੈ ਵੀ ਉਹਨਾਂ ਦਾ ਨਾਂ ਨਾਨਕ ਹੋਵੇਗਾ। ਉਹ ਸੁਣ ਕੇ ਕਾਲੂ ਜੀ ਨੇ ਕਿਹਾ ਵੀ ਇਹ ਤਾਂ ਨਾਂ ਮੁਸਲਮਾਨਾਂ ਅਤੇ ਹਿੰਦੂਆਂ ਦੇ ਨਾਲ ਰਲਦਾ ਮਿਲਦਾ ਜਾਏ, ਇਸ ਕਰਕੇ ਜਿਵੇਂ ਪਹਿਲਾਂ ਹਿੰਦੂਆਂ ਦੇ ਪੱਖ ਵਿੱਚ ਤੂੰ ਨਾਂ ਬੱਚਿਆਂ ਦੇ ਰੱਖਦਾ ਰਹੇ ਉਹੀ ਸੋਚ ਵਿਚਾਰ ਕੇ ਰੱਖ ਤਾਂ ਕਿ ਸਾਰਿਆਂ ਖੱਤਰੀਆਂ ਨੂੰ ਬੇਦੀਆਂ ਦੀ ਬੰਸ ਕੁੜ ਨੂੰ ਚੰਗਾ ਲੱਗੇ ਭਲਾ ਲੱਗੇ। ਇਹ ਕਹਿਣ ਲੱਗਿਆ ਵੀ ਇਹ ਜਿਹੜੇ ਤਿੰਨ ਅੱਖਰ ਹੈ ਇਹਨਾਂ ਦੀ ਚੰਗੀ ਤਰ੍ਹਾਂ ਖੋਜ ਕਰਕੇ ਇਹਨਾਂ ਦੇ ਮਹਿਨੇ ਜਾਣ ਕੇ ਫਿਰ ਮੈਂ ਇਹ ਨਾ ਰੱਖਿਆ ਹੈ। ਇਸ ਤਰ੍ਹਾਂ ਹੀ ਨਹੀਂ ਬਿਨਾਂ ਵਿਚਾਰ ਤੋਂ ਰੱਖ ਦਿੱਤਾ। ਸੋ ਲੈ ਦੇ ਮੈਂ ਤੈਨੂੰ ਤਿੰਨ ਅੱਖਰਾਂ ਦੇ ਮੈਨੇ ਵੀ ਦੱਸ ਦਿੰਦਾ ਅਤੇ ਪਰ ਸ਼ੇਰ ਕਰਕੇ ਵੀ ਦਰਸਾ ਦਿੰਦਾ ਹਾਂ ਵੀ ਪਹਿਲਾਂ ਜਿਹੜਾ ਨੰਨਾ ਹੈ ਨਾ ਉਹਦਾ ਅਰਥ ਹੈ ਪੁਰਸ਼, ਅਤੇ ਦੂਜਾ ਜਿਹੜਾ ਨੰਨੇ ਨੂੰ ਪਹਿਲੇ ਨੂੰ ਕੰਨਾ ਲੱਗਿਆ ਉਹਦੇ ਵਿੱਚੋਂ ਆੜਾ ਨਿਕਲੂਗਾ ਅਤੇ ਬਣ ਜੂਗਾ ਨਾ ਅਨਕ। ਫਿਰ ਜਿਹੜਾ ਦੂਜਾ ਨੰਨਾ ਉਹਦੇ ਵਿੱਚੋਂ ਇੱਕ ਆੜਾ ਨਿਕਲ ਆਏਗਾ ਅਤੇ ਬਣ ਜਾਏਗਾ ਨਾ ਅਨ ਅੱਕ। ਜਿਹੜੇ ਮਹਿਨੇ ਹੈ ਅਰਥ ਹੈ ਵੀ ਜਿਸ ਪੁਰਸ਼ ਨੂੰ ਕੋਈ ਦੁੱਖ ਨਹੀਂ ਹੈ, ਨਾਨਕ ਦੁਖੀਆ ਸਭ ਸੰਸਾਰ ਹੈ ਨਾ, ਬਾਕੀ ਤਾਂ ਦੁਖੀਆਂ ਪੁੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ, ਕੋਈ ਦੁੱਖ ਵਿੱਚ ਜਲੀ ਜਲਾਇਆ ਦੁਖੀਆ ਚੱਲਿਆ ਰੋਏ ਮਜ ਪਰ ਦੁੱਖ ਬਦੁੱਖ ਲਿਖਿਆ ਹੈ ਵੀ ਹਰ ਪਾਸੇ ਦੁੱਖਾਂ ਦੀਆਂ ਪੰਡਾਂ ਖੁੱਲੀਆਂ ਪਈਆਂ, ਪੰਡਾਂ ਨੂੰ ਖੋਲੀ ਜਾਈ ਉਹਦੇ ਵਿੱਚੋਂ ਕੋਈ ਸੁੱਖ ਨਹੀਂ ਨਿਕਲਦਾ ਹੈ। ਇਸੇ ਤਰ੍ਹਾਂ ਸਾਡੇ ਪਾਪ ਰੂਪ ਕਰਮਾਂ ਦੀਆਂ ਪੰਡਾਂ ਖੁੱਲੀਆਂ ਪਈਆਂ, ਉਹਨਾਂ ਵਿੱਚੋਂ ਕੋਈ ਸੁੱਖ ਤਾਂ ਨਿਕਲਦਾ, ਦੁੱਖ ਹੀ ਦੁੱਖ ਨਿਕਲਦੇ ਹੈ। ਦੁੱਖਾਂ ਕਰਕੇ ਅਸੀਂ ਰੋਂਦੇ ਧੋਨੇ ਹਾਂ, ਔਖੇ ਹੁੰਦੇ ਹਾਂ, ਪਰ ਇਹ ਜਿਹੜੇ ਤੇਰੇ ਘਰੇ ਪੈਦਾ ਹੋਏ ਇਹ ਪੁਰਸ਼ ਨੇ, ਇਹਨਾਂ ਨੂੰ ਕੋਈ ਦੁੱਖ ਨਹੀਂ, ਤਾਂ ਦੁੱਖਾਂ ਨੂੰ ਤੋੜਨ ਵਾਲੇ ਆਏ, ਦੁੱਖ ਨਾਸ ਕਰਨ ਵਾਸਤੇ ਆਏ, ਦੁਖੀਆਂ ਨੂੰ ਸੁੱਖ ਬਖਸ਼ਣ ਵਾਸਤੇ ਆਏ। ਇਸੇ ਤਰ੍ਹਾਂ ਅੱਗੇ ਜਾ ਕੇ ਕਵੀ ਸੰਤੋਖ ਸਿੰਘ ਜੀ ਨੇ ਥੋੜ੍ਹਾ ਜਿਹਾ ਆਪਣੀ ਵਿਦਵਤਾ ਨਾਲ ਵੀ ਨਾਨਕ ਦੇ ਅਰਥ ਕਰਨੇ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ, ਵੀ ਜਿਸ ਵਿੱਚ ਅਨੇਕ ਪੁਣਾ ਨਹੀਂ ਹੈ। ਬਾਕੀਆਂ ਵਿੱਚ ਤਰ੍ਹਾਂ ਨਾਨਾ ਪੁਣਾ ਹੈ ਪਰ ਗੁਰੂ ਨਾਨਕ ਦੇ ਵਿੱਚ ਅਨੇਕ ਪੁਣਾ ਨਹੀਂ, ਵੀ ਗੁਰੂ ਨਾਨਕ ਵਰਗੇ ਬੇਨਤੀ ਗੁਰੂ ਨਾਨਕ ਹੋਣ, ਸਾਡੇ ਵਰਗੇ ਤਾਂ ਅਨੇਕਾਂ ਹੈਗੇ ਹੈ। ਅਸੀਂ ਕਹਿ ਦਿੰਦੇ ਹਾਂ ਫਲਾਨਾ ਫਲਾਨੇ ਵਰਗਾ ਹੈ, ਵੀ ਐਵੇਂ ਸ਼ਕਲ ਸ਼ੂਰਤ ਤੋਂ ਥੋੜ੍ਹਾ ਫਰਕ ਹੈ, ਬਾਕੀ ਜਿਹੜਾ ਕੋਈ ਸਵਾਲ ਹੈ ਉਹਦੀ ਗੱਲਬਾਤ ਹੈ, ਹੋਰ ਜਿਹੜੀ ਬੋਲ ਟੋਲ ਹੈ ਉਹ ਸਭ ਫਲਾਨੇ ਵਰਗੀ ਹੈ। ਇਹ ਜਿਹੜੇ ਗੁਰੂ ਨਾਨਕ ਸਾਹਿਬ ਜੀ, ਇਹਨਾਂ ਵਿੱਚ ਅਨੇਕ ਪੁਣਾ ਨਹੀਂ ਹੈ, ਇਹ ਹੀ ਹੈ। ਤੀਜਾ ਨਾ ਅਨਕ, ਅਨਕ ਦਾ ਅਰਥ ਹੁੰਦਾ ਢੋਲ, ਢੋਲ ਦੇ ਉਹ ਦੋ ਪੁੜੇ ਜਿਹੇ ਹੁੰਦੇ, ਦੋ ਹਿੱਸੇ ਹੁੰਦੇ, ਉਹ ਦੋ ਮੂੰਹਾਂ ਹੁੰਦਾ ਢੋਲ। ਇਹ ਦੁਨੀਆ ਦਮੂਹੀ ਹੈ, ਆਹ ਦੁਨੀਆ ਦੂਹੀ ਹੈ, ਇਹ ਦੋਹੇ ਪਾਸੇ ਵੱਢਦੀ ਹੈ, ਜਿਵੇਂ ਦਾਤਰੀ ਨੂੰ ਮੂੰਹ ਦੇ ਹੋਰ ਪਿੱਛੋਂ ਕੁਝ ਹੋਰ, ਮੂੰਹ 'ਤੇ ਤਾਂ ਵਸਤੀ ਦੇ ਪੁਲ ਮਗਰਦੇ ਮੂਹਰੋਂ ਨਿੰਦਿਆ ਦੇ ਪੁਲ ਵੀ, ਆ ਦੁਨੀਆ ਦਮੂਹੀ ਹੈ। ਅਤੇ ਇਹਨਾਂ ਦੇ ਅੰਦਰ ਇਹ ਦਮੂਹਾ ਪੁਣਾ ਦਵੈਤ ਪੁਣਾ ਹੈ ਨਹੀਂ, ਇਹ ਦਮੂਹੇ ਨਹੀਂ ਹੈ। ਇਸ ਕਰਕੇ ਜਿਵੇਂ ਢੋਲ ਦੇ ਦੋ ਪੁੜੇ ਹੁੰਦੇ ਨਾ, ਇੱਕ ਹੋਰ ਤਰ੍ਹਾਂ ਵੱਜਦਾ ਹੁੰਦਾ, ਦੂਜੇ ਦੀ ਆਵਾਜ਼ ਹੋਰ ਤਰ੍ਹਾਂ ਨਿਕਲਦੀ ਹੁੰਦੀ, ਵੀ ਇਸ ਤਰ੍ਹਾਂ ਇਹ ਤਾਂ ਇੱਕ ਪਰਮੇਸ਼ਰ ਦੀ ਆਵਾਜ਼ ਕੱਢਣ ਵਾਲੇ ਹੈ, ਦੂਜੀ ਨਹੀਂ। ਇਸੇ ਤਰ੍ਹਾਂ ਅਨਕ ਦਾ ਅਰਥ ਐਨਕ ਵੀ ਕਰ ਲੈਂਦੇ ਨੇ, ਜਿਵੇਂ ਐਨਕ ਦੇ ਆ ਦੋ ਸ਼ੀਸ਼ੇ ਜਿਹੇ ਹੁੰਦੇ ਹੈ, ਦੋ ਹਿੱਸੇ ਹੁੰਦੇ, ਦੋ ਚਸ਼ਮੇ ਲਾਏ ਹੈ ਨਾ, ਉਹ ਦੋ ਦੋ ਹੈ ਨਾ, ਵੀ ਇਸ ਤਰ੍ਹਾਂ ਵੀ ਅਰਥ ਵੀ ਹੈ, ਦਮੂਹੇ ਨਹੀਂ ਹੈ, ਇੱਕੋ ਹੀ ਹੈ, ਐਨਕ ਵਰਗੇ ਨਹੀਂ ਹੈ, ਵੀ ਇਹ ਦੋਹਾਂ ਰਾਹੀਂ ਵੇਖਣ, ਇੱਕ ਨੂੰ ਵੇਖਣ ਵਾਲੇ ਹੈ। ਸੋ ਇਸ ਤਰ੍ਹਾਂ ਇਹ ਨਾਨਕ ਦੇ ਅਰਥ ਨੇ, ਜੋ ਵਿਦਵਾਨਾਂ ਨੇ ਆਪੋ ਆਪਣੀ ਵੱਧ ਅਨੁਸਾਰ ਕੀਤੇ ਨੇ। ਜਿਹੜਾ ਅਨਕ ਰਹਿਤ ਹੈ, ਅਨੇਕ ਪੁਣਿਆਂ ਤੋਂ ਰਹਿਤ ਕੌਣ ਹੈ? ਪਰਮੇਸ਼ੁਰ ਹੈ। ਇਸ ਕਰਕੇ ਗੁਰੂ ਨਾਨਕ ਵੀ ਪਰਮੇਸ਼ੁਰ ਹੈ। ਪਾਰ ਬ੍ਰਹਮ ਗੁਰ ਨਾਹੀ ਭੇਦ, ਵੀ ਗੁਰੂ ਨਾਨਕ ਸਾਹਿਬ ਅਤੇ ਪਰਮੇਸ਼ੁਰ ਪਾਰ ਬ੍ਰਹਮ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਆਪ ਨਰਾਇਣ ਕਲਾ ਧਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਇਉਂ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਪਾਈ। ਇਉਂ ਇਹਨਾਂ ਵਿੱਚ ਅਨੇਕ ਪੁਣਾ ਨਹੀਂ ਹੈ, ਇਹ ਇੱਕੋ ਹੀ ਰੂਪ ਹੈ, ਭਾਵੇਂ ਗੋਬਿੰਦ ਰੂਪ ਹੈ, ਭਾਵੇਂ ਗੋਬਿੰਦ ਤੋਂ ਦੂਜਾ ਰੂਪ ਗੁਰੂ ਨਾਨਕ ਹੈ, ਨਾ ਹੀ ਦੋ ਹੈ। ਲੇਕਿਨ ਬਾਕੀ ਜਿਹੜਾ ਉਹਦੇ ਕੁਝ ਭੇਦ ਭਿੰਨਤਾ ਨਹੀਂ ਵੱਖਰਾ ਪੁਣਾ, ਵੀ ਗੋਬਿੰਦ ਕੋਈ ਹੋਰ ਹੋਵੇ ਅਤੇ ਗੁਰੂ ਨਾਨਕ ਸਾਹਿਬ ਕੋਈ ਹੋਰ ਹੋਣ, ਦੋਵੇਂ ਇੱਕੋ ਜਿਹੇ ਹੈ। ਇਸ ਤਰ੍ਹਾਂ ਇਹ ਜਿਹੜਾ ਨਾਂ ਰੱਖਿਆ ਹੈ, ਉਸ ਤੋਂ ਬਾਅਦ ਜਿਹੜਾ ਇੱਧਰ ਕਾਲੂ ਜੀ ਨੇ ਘਰੇ ਦਾਨ ਦੀ ਧਾਰਾ ਚਲਾਈ, ਉਹ ਵਧਾਈਆਂ ਵਜੀਆਂ, ਉਹ ਸਾਰਾ ਪ੍ਰਸੰਗ ਆਪਾਂ ਵਿਸਥਾਰ ਨਾਲ ਸਰਵਣ ਕਰ ਲਿਆ ਸੀ। ਅਜੇ ਅਗਲਾ ਪ੍ਰਸੰਗ ਆ ਰਿਹਾ ਹੈ, ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰਕੇ ਇਹ ਪ੍ਰਸੰਗ ਸ਼ੁਰੂ ਕਰਦੇ ਨੇ। ਉਹ ਜਿਵੇਂ ਮਹਿਮਾ ਦਾ ਪ੍ਰਸੰਗ ਆ ਰਿਹਾ, ਸਭ ਤੋਂ ਪਹਿਲਾਂ ਸੁਣੀਏ, ਉਸ ਤੋਂ ਅਗਲਾ ਪ੍ਰਸੰਗ ਜਿਵੇਂ ਆ ਰਿਹਾ ਉਹਨੂੰ ਵੀ ਸਰਵਣ ਕਰੀਏ ਜੀ। ਖੇਦ ਸੇ ਵੈਰਾਗ ਪ੍ਰਦ ਹਰ ਸੇ ਗਿਆਨ ਪਾਲ। ਗੁਰੂ ਨਾਨਕ ਸਾਹਿਬ ਜੀ ਕੈਸੇ ਮਹਾਨ ਹੈ, ਜਿਸ ਤਰ੍ਹਾਂ ਕਹਿੰਦੇ ਬ੍ਰਹਮਾ ਜਿਹੜਾ ਉਹ ਵੈਰਾਗ ਦਾ ਦਾਤਾ ਹੈ, ਕਿਉਂਕਿ ਉਹਨੇ ਵੈਰਾਗ ਦੇ ਸੰਬੰਧ ਵਿੱਚ ਕਥਨ ਕੀਤਾ ਹੈ। ਇੱਕ ਵੈਰਾਗ ਹੁੰਦਾ ਹੈ, ਇੱਕ ਵੈਰਾਗ ਤਮ ਹੁੰਦਾ, ਇੱਕ ਤਾਰਤਮ ਵੈਰਾਗ ਹੁੰਦਾ, ਇੱਕ ਤਰਤੀਬਰ ਤਮ ਵੈਰਾਗ ਹੁੰਦਾ ਹੈ। ਇਸ ਤੋਂ ਉਹਦਾ ਅੱਗੇ ਤੋਂ ਅੱਗੇ ਵੀ ਇੱਕ ਗਧਾ ਵੈਰਾਗ ਵੀ ਹੁੰਦਾ, ਇੱਕ ਘੋੜਾ ਵੈਰਾਗ ਵੀ ਹੁੰਦਾ ਹੈ। ਇਉਂ ਵੈਰਾਗ ਦਾ ਕਥਨ ਕੀਤਾ ਨਾ ਬ੍ਰਹਮਾ ਨੇ, ਜਿਸ ਕਰਕੇ ਵੈਰਾਗ ਦਾ ਦਾਤਾ ਨੂੰ ਕਹਿ ਦਿੱਤਾ ਵਿਦਵਾਨ ਕਵੀ ਨੇ, ਵੀ ਬ੍ਰਹਮਾ ਵਾਂਗ ਗੁਰੂ ਨਾਨਕ ਸਾਹਿਬ ਜੀ ਜਿਹੜਾ ਧਰਤੀ ਬਰਤਮ ਵੈਰਾਗ ਹੈ, ਆ ਦੁਨੀਆਂ ਦੇ ਜਿੰਨੇ ਪਦਾਰਥ ਤੋਂ ਲੈ ਕੇ ਜਿੰਨੇ ਸਵਰਗ ਲੋਕ ਦੇ ਭੋਗ ਪਦਾਰਥ ਹੈ, ਭੋਗਾਂ ਦੀ ਵਿਸ਼ਟਾ ਵਾਂਗੂ ਦਿਸਣੇ, ਜਾਂ ਜਿਵੇਂ ਮਨੁੱਖ ਉਛਾਲੀ ਕਰਦਾ ਉਕਾਰੀ ਕਰਦਾ, ਇਉਂ ਨਫ਼ਰਤ ਆਉਣੀ, ਇਹ ਧਰਤੀ ਬਰਤਮ ਵੈਰਾਗ ਦਾ ਅਸਲੀ ਰੂਪ ਹੈ। ਵੀ ਇਸ ਤਰ੍ਹਾਂ ਜਿਹੜਾ ਕੋਈ ਬ੍ਰਹਮਾ ਵਾਂਗੂ ਗੁਰੂ ਨਾਨਕ ਸਾਹਿਬ ਜੀ ਉਹ ਜਿਹੜਾ ਧਰਤੀ ਬਰਤਮ ਵੈਰਾਗ ਇਹਦੇ ਦਾਤਾ ਹਨ, ਦੇਣ ਵਾਲੇ ਹੈ। ਬ੍ਰਹਮਾ ਤਾਂ ਭਾਵੇਂ ਚਾਰ ਮੂੰਹ ਲਾ ਕੇ ਬ੍ਰਹਮਾ ਵੱਡਾ ਕਹਾਣੀ ਦਾ ਦੇਖ ਸ਼ੁਰੂ ਲਾਉਣਾ ਕਥਨ ਤਾਂ ਕਰਦਾ, ਪਰ ਦੂਜੇ ਪਾਸੇ ਇੱਧਰ ਵੀ ਪਰਤ ਜਾਂਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਤਾਂ ਇਸ ਪਾਸੇ ਨਹੀਂ ਉਹ ਲਵਾਏਵਾਨ ਹੋਣ ਵਾਲੇ, ਇੱਥੇ ਤਾਂ ਗਾਛੋ ਪੁਦਰੀ ਰਾਜ ਕੁਵਾਰ ਕਹਿਣ ਵਾਲੇ ਹਨ। ਉਹ ਇੱਕ ਅੰਗ ਹੈ, ਬ੍ਰਹਮਾ ਵਾਂਗੂ ਆਪ ਜੀ ਵੈਰਾਗ ਦੇ ਦਾਤਾ ਹਨ, ਹਰ ਨੋ ਵਿਸ਼ਨੂੰ ਦੇ ਵਿਸ਼ਨੂੰ ਵਾਂਗ ਬ੍ਰਹਮ ਗਿਆਨ ਬਖਸ਼ ਕੇ ਬ੍ਰਹਮ ਗਿਆਨ ਦੀ ਪਾਲਣਾ ਵੀ ਕਰਨ ਵਾਲੇ ਹੈ, ਉਹ ਬਖਸ਼ੀ ਰੱਖਣ ਵਾਲੇ ਹਨ ਬ੍ਰਹਮ ਗਿਆਨ। ਸ਼ਿਵ ਸੇ ਵਿਕਾਰ ਨਾਸ਼ ਸਤਿਗੁਰੂ ਦਾਸ ਕੇ। ਜਿਵੇਂ ਸ਼ਿਵ ਜੀ ਆ ਲੋਕਾਂ ਨੂੰ ਮਾਰੀ ਜਾਂਦਾ ਹੈ, ਇਸ ਤਰ੍ਹਾਂ ਕਹਿੰਦੇ ਸ਼ਿਵ ਜੀ ਵਾਂਗੂ ਗੁਰੂ ਨਾਨਕ ਸਾਹਿਬ ਜੀ ਆਪਣੇ ਦਾਸਾਂ ਦੇ ਜਿਹੜੇ ਵਿਕਾਰ ਹੈ ਉਹਨੂੰ ਨਾਸ਼ ਕਰਨ ਵਾਲੇ, ਮਾਰ ਦੇਣ ਵਾਲੇ ਹਨ। ਸਤਿਗੁਰ ਦਾਸ ਕੇ, ਸਤਿਗੁਰੂ ਆਪਣੇ ਦਾਸਾਂ ਦੇ ਵਿਕਾਰਾਂ ਨੂੰ ਨਾਸ਼ ਕਰਨ ਲਈ ਸ਼ਿਵ ਵਾਂਗੂ ਹਨ। ਸੀਤ ਕਰ ਜੈਸੇ ਸੀਤ ਕਰ ਸੋ ਵਿਸ਼ਾ ਗਨ ਤੇ, ਸੀਤ ਕਰ ਜੈਸੇ ਸੀਤ ਕਰ ਸੋ ਵਿਸ਼ਾ ਗਨ ਤੇ। ਸੀਤ ਕਰਨਾ ਚੰਦਰਮਾ ਦਾ ਹੈ, ਜਿਵੇਂ ਚੰਦਰਮਾ ਠੰਡਾ ਹੈ, ਠੰਡ ਵਰਤਾਉਂਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਿਹੜੀ ਵਿਸ਼ਿਆਂ ਦੀ ਅਗਨ ਹੈ ਇਹਨੂੰ ਬੁਝਾ ਕੇ ਚੰਦਰਮਾ ਵਾਂਗ ਠੰਡਾ ਕਰ ਦੇਣ ਵਾਲੇ, ਸ਼ਾਂਤ ਕਰ ਦੇਣ ਵਾਲੇ ਹਨ। ਤਿਮਰ ਹਰਨ ਸੇ ਤਿਮਰ ਮੋਹ ਫਾਂਸ ਕੇ, ਤਿਮਰ ਹਰਨ ਦਾ ਅਰਥ ਹੈ ਸੂਰਜ, ਕਿਉਂਕਿ ਹਨੇਰੇ ਨੂੰ ਜਿਹੜਾ ਨਾਸ ਕਰੇ ਉਹਨੂੰ ਸੂਰਜ ਕਿਹਾ ਜਾਂਦਾ ਹੈ। ਭਾਵੇਂ ਆ ਬਿਜਲੀ ਦਾ ਚਾਨਣ ਵੀ ਜਿੱਥੇ ਹਨੇਰਾ ਜਿਹਾ ਹੁੰਦਾ ਨਾਸ ਕਰ ਦਿੰਦਾ ਹੈ, ਪਰ ਸਾਰੇ ਤਾਂ ਨਹੀਂ ਕਰਦਾ, ਜਿੱਥੇ ਇੱਕ ਤਿੱਕਰ ਹੁੰਦਾ ਉੱਥੋਂ ਤਿੱਕਰ ਹੀ ਕਰਦਾ। ਜਿਹੜਾ ਸੂਰਜ ਹੈ ਉਦੋਂ ਜਦੋਂ ਚੜ੍ਹਦਾ ਹੈ ਸਾਰੇ ਬ੍ਰਹਿਮੰਡ ਵਿੱਚ ਹੀ ਹਨੇਰਾ ਨਾਸ ਕਰਕੇ ਰੱਖ ਦਿੰਦਾ, ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ। ਇਸ ਤਰ੍ਹਾਂ ਜਿਹੜਾ ਸੂਰਜ ਹੈ ਉਹਦੇ ਵਾਂਗ ਗੁਰੂ ਨਾਨਕ ਸਾਹਿਬ ਜੀ ਜਿਹੜਾ ਮੋਹ ਰੂਪੀ ਹਨੇਰਾ ਹੈ ਉਹਦੀ ਫਾਹੀ ਨੂੰ ਕੱਟਣ ਵਾਲੇ ਹਰਨ ਵਾਲੇ ਹਨ। ਧਾਮ ਹਿਰਦੈ ਸ਼ੁੱਧ ਮਦ ਦੀਪਕ ਸਦੀਪ ਦਿਪੈ, ਜਿਵੇਂ ਕਿਸੇ ਘਰ ਦੇ ਵਿੱਚ ਜਿਹੜਾ ਦੀਵਾ ਦਿਪੈ ਕੀ ਬਲਦਾ ਹੋਵੇ, ਪ੍ਰਕਾਸ਼ਦਾ ਹੋਵੇ, ਅਤੇ ਉੱਥੇ ਵੱਖਰੋ ਵੱਖਰੀਆਂ ਚੀਜ਼ਾਂ ਪਈਆਂ ਘਰ ਦੇ ਵਿੱਚ ਦਿਸ ਪੈਂਦੀਆਂ ਹਨ ਵੀ ਇੱਥੇ ਆਹ ਪਿਆ, ਇੱਥੇ ਆਹ ਪਿਆ, ਹਨੇਰੇ ਵਿੱਚ ਨਹੀਂ ਨਾ ਕੁਛ ਦਿਸਦਾ ਹੁੰਦਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਿਦਾ ਜਿਹੜਾ ਸ਼ੁੱਧ ਹੈ ਇਹ ਘਰ ਵਾਂਗ ਹੈ, ਇਹ ਸ਼ੁੱਧ ਰੂਪੀ ਘਰ ਦੇ ਵਿੱਚ, ਸ਼ੁੱਧ ਹਿਰਦੇ ਰੂਪੀ ਘਰ ਦੇ ਵਿੱਚ ਦੀਵੇ ਦੀ ਤਰ੍ਹਾਂ ਗਿਆਨ ਦਾ ਦੀਵਾ ਕਹਿੰਦੇ ਦਿਪਾ ਕੇ ਜਗਾ ਕੇ ਅਜੀ ਮਾਇਆ ਕੀ ਹੈ, ਅਤੇ ਇਸੇ ਤਰ੍ਹਾਂ ਬਾਕੀ ਸੰਸਾਰ ਕੀ ਹੈ, ਈਸ਼ਰ ਕੀ ਹੈ, ਇਹ ਜੀਵ ਦੇ ਤਾਈਂ ਕਹਿੰਦੇ ਮਾਇਆ ਨੂੰ ਵੱਖਰਿਆਂ ਕਰਕੇ ਇਉਂ ਕਹਿੰਦੇ ਪ੍ਰਕਾਸ਼ ਜਿਹੜਾ ਵਾਹਿਗੁਰੂ ਦਾ ਹੈ, ਸਤਸਰੂਪ ਦਾ ਹੈ, ਉਹ ਦਿਖਾ ਦਿੰਦੇ ਹਨ ਜੀਵ ਨੂੰ ਵੱਖਰਾ, ਮਾਇਆ ਨੂੰ ਵੱਖਰਾ ਕਰਕੇ ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਹੈ ਬ੍ਰਹਮਾ ਉਹਨੂੰ ਦਿਖਾ ਦਿੰਦੇ ਹਨ ਆਪ ਜੀ। ਮਾਇਆ ਭਿੰਨ ਜੀਵ ਕੋ ਦਿਖਾਵੇ ਸੋ ਪ੍ਰਕਾਸ਼ ਕੇ, ਮਾਇਆ ਨੂੰ ਵੱਖਰਾ ਜੀਵ ਨੂੰ ਵੱਖਰਾ ਕਰਕੇ ਦਿਖਾ ਦਿੰਦੇ, ਗਿਆਨ ਦਾ ਪ੍ਰਕਾਸ਼ ਕਰਕੇ। ਚਰਨ ਸ਼ਰਨ ਕਰ ਪਰਨ ਹਰਨ ਡਰ, ਕਵੀ ਜੀ ਕਹਿੰਦੇ ਸਾਡੇ ਵਰਗੇ ਜਿਹੜੇ ਦਾਸ ਉਹਨਾਂ ਨੂੰ ਆਪਣੇ ਚਰਨਾਂ ਦਾ ਕਹਿੰਦੇ ਸਰਨ ਦਾ ਪਰਨ ਕੀ ਆਸਰਾ ਦੇਖ ਕੇ ਜਿਹੜਾ ਪੰਜ ਸਤਰਾਂ ਦਾ ਡਰ ਉਹਨੂੰ ਵੀ ਨਾਸ਼ ਕਰ ਦੇਣ ਵਾਲੇ ਹਨ, ਹੋਰ ਕਿਹੜਾ ਜਿਹੜਾ ਕੋਈ ਜਮਾਂ ਦਾ ਡਰ ਹੈ ਉਹ ਵੀ ਨਾਸ਼ ਕਰ ਦੇਣ ਵਾਲੇ ਹਨ ਆਪ ਜੀ। ਤਾਰਨ ਤਰਨ ਅਰ ਅਰ ਨਾਵ ਭਾਵ ਨਾਸ਼ ਕੇ, ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਉਹ ਤੋਂ ਤਾਰਨ ਵਾਸਤੇ ਤਾਂ ਗੁਰੂ ਨਾਨਕ ਸਾਹਿਬ ਜੀ ਤਰਨ ਕੇ ਜਹਾਜ਼ਵਤ ਹਨ, ਜਿਹੜਾ ਭਾਵ ਕੇ ਸੰਸਾਰ ਇਸ ਨੂੰ ਨਾਸਵੰਤ ਜਨਾ ਕੇ ਮਿਥਿਆਤਰ ਜਨਾ ਕੇ ਇਸ ਤੋਂ ਆਪ ਤਾਰਨ ਵਾਸਤੇ ਜਹਾਜ਼ ਰੂਪ ਹਨ, ਜਿਵੇਂ ਜਹਾਜ਼ ਦੇ ਰਾਹੀਂ ਅਸੀਂ ਸਮੁੰਦਰ ਤੋਂ ਸੌਖੇ ਪਾਰ ਹੋ ਜਾਂਦੇ ਹਾਂ। ਇਉਂ ਇਹ ਸੰਸਾਰ ਸਮੁੰਦਰ ਜਿਹੜਾ ਹੈ ਇਥੋਂ ਤਾਰਨ ਵਾਸਤੇ ਸਤਿਗੁਰੂ ਜੀ ਜਹਾਜ਼ਬੱਤ ਹਨ। ਸੰਸਾਰ ਨੂੰ ਮਿੱਥਿਆ ਜਿਹੜਾ ਨਿਸ਼ਚੇ ਕਰਨਾ ਵੀ ਨਾਸਵੰਤ ਹੈ, ਇਹੀ ਪਾਰ ਕਰਨਾ ਹੈ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਪੱਲਨਾ ਪਰ ਪੌ ਡਾਵਈ, ਅੱਗੇ ਇਤਿਹਾਸ ਸ਼ੁਰੂ ਹੋ ਰਿਹਾ। ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਸਪੁੱਤਰ ਨੂੰ ਪਲਣਾ ਕੀ ਹੈ ਭੁੰਡੂ ਰੇ ਪਲਟਾ ਦਿੰਦੇ ਪਾ ਦਿੰਦੇ ਹਨ। ਕਹਿ ਲਲਨਾ ਲੇ ਅੰਕ, ਇਸ ਤਰ੍ਹਾਂ ਲਾਡ ਪਾਰ ਦੇ ਬਚਨ ਕਹਿ ਕੇ ਕਈ ਵਾਰੀ ਆਪਣੀ ਗੋਦ ਵਿੱਚ ਵੀ ਲੈ ਲੈਂਦੇ ਹਨ, ਕਈ ਵਾਰੀ ਇਸ ਤਰ੍ਹਾਂ ਦੇਖਦੇ ਵੀ ਹੁਣ ਸੌਣਾ ਚਾਹੁੰਦੇ, ਫਿਰ ਉਹ ਪੰਘੂੜੇ ਉੱਪਰ ਪਹਿਨਾ ਲਟਾ ਦਿੰਦੇ ਪਾ ਦਿੰਦੇ ਹਨ। ਲਾਲਤ ਮਾਲ ਵਿਸਾਲ ਹਿਤ, ਇਸ ਤਰ੍ਹਾਂ ਬਹੁਤੇ ਹਿਤ ਨਾਲ ਬਹੁਤੇ ਪ੍ਰੇਮ ਨਾਲ ਮਾਤਾ ਜੀ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਨੂੰ ਲਾਲ ਤਕੀਏ ਲਡਾਉਂਦੇ ਹਨ। ਸੁੰਗਤ ਬਦਨ ਮਯੰਕ ਕਈ ਵਾਰੀ ਮੋਹ ਵਿੱਚ ਆ ਕੇ ਜਿਹੜਾ ਪੂਰਨਵਾਸੀ ਦੇ ਚੰਦਨ ਵਰਗਾ ਮੁੱਖ ਹੈ ਉਹਨੂੰ ਚੁੰਮਣ ਲੱਗ ਪੈਂਦੇ ਹੈ, ਸਿਰ ਤੇ ਹੱਥ ਫੇਰਨ ਲੱਗ ਪੈਂਦੇ ਹਨ। ਚੌਪਈ ਆਨਨ ਅਰਨ ਜਾਤ ਆਰਨ ਜਾਤ ਨਿਹਾਰੀ, ਇਸ ਤਰ੍ਹਾਂ ਜਿਹੜਾ ਕਮਲ ਵਰਗਾ ਮੁੱਖ ਹੈ ਉਹਨੂੰ ਦੇਖਦੇ ਹਨ। ਲੀਲਾ ਲਲਤੰਗ ਆਰਤ ਹਾਰੀ, ਜਿਸ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਲ ਲੀਲਾ ਹੈ ਉਹ ਬੜੀ ਸੁੰਦਰ ਹੈ ਤੇ ਦੁੱਖਾਂ ਨੂੰ ਨਾਸ ਕਰਨ ਵਾਲੀ ਹੈ। ਲੋਚਨ ਅਮਲ ਕਮਲ ਦਲ ਜੈਸੇ, ਗੁਰੂ ਨਾਨਕ ਸਾਹਿਬ ਦੇ ਜਿਹੜੇ ਨੇਤਰ ਹੈ ਜਿਵੇਂ ਉੱਜਲ ਕਮਲ ਹੁੰਦਾ ਹੈ, ਉਹਦੇ ਜਿਵੇਂ ਪੱਤਰੇ ਹੁੰਦੇ ਨਾ ਚੌੜੇ ਚੌੜੇ, ਉੱਜਲ ਕਮਲ ਦੇ ਪੱਤਰਿਆਂ ਵਰਗੇ ਚੌੜੇ ਨੇਤਰ ਹਨ। ਨਾਸਾ ਤਿਲ ਪਸੂਨ ਨਹਿ ਵੈਸੇ, ਇਸ ਤਰ੍ਹਾਂ ਜਿਹੜੀਆਂ ਨਾਸਾਂ ਹਨ ਉਹ ਜਾ ਕਹਿੰਦੇ ਤਾਂ ਜਿਹੜਾ ਤਿਲ ਦਾ ਫੁੱਲ ਵੀ ਨਹੀਂ ਹੋ ਸਕਦਾ, ਤਿਲ ਦਾ ਫੁੱਲ ਜਿਹੜਾ ਉਹ ਚਿੱਟਾ ਜਾਂ ਤਿੱਖਾ ਜਿਹਾ ਹੁੰਦਾ, ਇਸ ਤਰ੍ਹਾਂ ਕਹਿੰਦੇ ਉਹ ਤਿਲ ਦੇ ਫੁੱਲ ਵਰਗੀਆਂ ਨਾਸਾਂ ਨਹੀਂ ਉਹਦੇ ਨਾਲੋਂ ਸੋਹਣੀਆਂ ਹਨ। ਸੁੰਦਰ ਅਲੰਕਾਰ ਘਰ ਵਾਏ, ਐਸੇ ਜੋ ਗੁਰੂ ਨਾਨਕ ਸਾਹਿਬ ਜੀ ਉਹਨਾਂ ਵਾਸਤੇ ਮਾਤਾ ਤ੍ਰਿਪਤਾ ਜੀ ਨੇ ਸੁਨਿਆਰੇ ਨੂੰ ਕਹਿ ਕੇ ਉਹ ਸੋਹਣੇ ਜਿਹੜੇ ਗਹਿਣੇ ਕਢਵਾਏ ਹਨ। ਬਿਨ ਦੁਖਨ ਕੈ ਭੁਖਨ ਪਾਏ, ਇਹਨਾਂ ਵਿੱਚ ਕੋਈ ਦੂਸ਼ਣ ਨਹੀਂ, ਕੋਈ ਦੋਸ਼ ਗੁਨਾਹ ਨਹੀਂ। ਐਸੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਰੀਰ ਤੇ ਜਿਹੜੇ ਗਹਿਣੇ ਪਾ ਦਿੱਤੇ ਮਾਤਾ ਜੀ ਨੇ। ਬਣੀ ਬਾਜਨੀ ਕਿੰਕਨ ਚਾਰੀ, ਜਿਹੜੀ ਕਹਿੰਦੇ ਕਿੰਕਨ ਕੀ ਤਰਾਗੀ ਸੋਹਣੀ ਬਣੀ ਹੋਈ ਹੈ, ਉਹ ਲਕਨਕ ਬੰਨੀ ਹੋਈ, ਕਹਿੰਦੇ ਬਜਨੀ ਬਾਜਨੀ ਕੀ ਹੈ, ਬਜ ਰਹੀ ਹੈ ਖੜਕਰੀ ਉਹ ਘੁੰਗਰੂ ਜੇ ਹੁੰਦੇ ਛੋਟੇ ਛੋਟੇ ਟਰਾਗੀ ਵਿੱਚ, ਕਹਿੰਦੇ ਉਹ ਇਸ ਤਰ੍ਹਾਂ ਲੱਕ ਨਾਲ ਬੰਨੀ ਹੋਈ ਬਣ ਰਹੀ ਹੈ, ਫਵ ਰਹੀ ਹੈ ਤੇ ਖੜਕ ਰਹੀ ਹੈ। ਘੱਟ ਮਹਿ ਪਾਈ ਅਤ ਸ਼ਬ ਵਾਰੀ, ਲੱਕ ਦੇ ਨਾਲ ਤਰਾਗੀ ਜੀ ਪਾ ਦਿੱਤੀ ਹੈ, ਬੜੀ ਛਬੀ ਵਾਲੀ ਹੈ। ਕਰ ਮਹਿ ਘੱਟ ਪਦ ਨੂਪਰ ਸੋ ਹੈ, ਹੱਥਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਉਹ ਸੋਨੇ ਦੇ ਕੜੇ ਪਾਏ ਸੋ ਰਹੇ, ਪੈਰਾਂ ਦੇ ਵਿੱਚ ਪੌਂਟੇ ਜੇ ਪਾਏ ਸਜ ਰਹੇ ਹਨ। ਜੋ ਦੇਖੇ ਤੇ ਸੁਕਾ ਮਨ ਮੋਹ ਹੈ, ਜਿਹੜਾ ਕੋਈ ਮਾਈ ਭਾਈ ਆਏ ਭੋਈ ਦੀ ਤਲਵੰਡੀ ਦਾ ਦੇਖ ਲੈਂਦਾ ਗੁਰੂ ਨਾਨਕ ਸਾਹਿਬ ਨੂੰ ਸਜਿਆ ਵਜਿਆ, ਉਹਦਾ ਮਨ ਮੋਹਿਆ ਜਾਂਦਾ ਹੈ। ਦੋਏ ਦੋਏ ਦਸਨ ਅਰਦ ਦੁੱਤ ਹੋਤੀ, ਜੋ ਗੁਰੂ ਨਾਨਕ ਸਾਹਿਬ ਦੇ ਮੁੱਖ ਦੇ ਜਿਹੜੇ ਦੋ ਹਸਨ ਦੋ ਹੋਠ ਹਨ, ਉਹਨਾਂ ਵਿੱਚ ਜਿਹੜੇ ਦੋ ਦੰਦ ਹਨ ਉਹਨਾਂ ਦੀ ਇਸ ਤਰ੍ਹਾਂ ਦੁਤੀ ਸੋਭਾ ਹੁੰਦੀ ਹੈ। ਸੰਪਟ ਬਿੰਦਰਮ ਜਿਉ ਜੁਗ ਮੋਤੀ, ਕਹਿੰਦੇ ਮੂੰਗਿਆਂ ਵਾਲੇ ਡੱਬੇ ਦੇ ਵਿੱਚ ਦੋ ਮੋਤੀ ਪਏ ਹੋਣ, ਜੋ ਜਿਹੜੇ ਮੂੰਗੇ ਉਹ ਲਾਲ ਹੁੰਦੇ ਨੇ, ਇਸ ਤਰ੍ਹਾਂ ਜਿਹੜੇ ਉਹ ਹੋਠ ਦੇ ਬੁੱਲ ਜੇ ਲਾਲ ਲਾਲ ਹੈ ਮਾਨੋ ਇਹ ਮੂੰਗੇ ਹਨ, ਜਿਹੜਾ ਮੁੱਖ ਹੈ ਉਹ ਡੱਬੇ ਵਾਂਗ ਹੈ, ਜਿਹੜੇ ਦੋ ਦੰਦ ਚਿੱਟੇ ਜਿਹੇ ਹੋਣ ਸੁੱਚੇ ਜਿਵੇਂ ਮੋਤੀ ਪਏ ਹੋਣ, ਇਸ ਤਰ੍ਹਾਂ ਹਨ ਦੋ ਜਿਹੜੇ ਦੰਦ ਦੋ ਹੋਠਾਂ ਦੋ ਬੁੱਲਾਂ ਵਿਚਕਾਰ ਹਨ, ਉਹ ਦੋ ਮੋਤੀ ਦਿਸ ਰਹੇ ਹਨ। ਅੰਗਣ ਮਹਿ ਰਿੰਗਣ ਗਤਕਾਰੀ, ਜੋ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਹੈ ਬਾਲਕ ਰੂਪ ਦੇ ਵਿੱਚ ਵਿਹੜੇ ਦੇ ਵਿੱਚ ਰੜਦੇ ਫਿਰਦੇ ਹਨ। ਚਰਨਾ ਬੁਝ ਖੈਂਚਤ ਬਲਿਹਾਰੀ, ਕਵੀ ਜੀ ਕਹਿੰਦੇ ਐਸੇ ਚਰਨਾਂ ਤੋਂ ਮੈਂ ਬਲਿਹਾਰੀ ਜਾਂਦਾ ਹਾਂ, ਉਹ ਜਿਹੜੇ ਕਵਲ ਵਰਗੇ ਚਰਨ ਰੜਦੇ ਹੋਏ ਉਹਨਾਂ ਨੂੰ ਅੱਗੇ ਖਿੱਚਦੇ ਹਨ। ਹੇਰਤ ਹਸਤ ਹਸਾਵਤ ਔਰੀ, ਕਈ ਵਾਰੀ ਗੁਰੂ ਨਾਨਕ ਸਾਹਿਬ ਜੀ ਹੋਰ ਨਾ ਬੱਲੀ ਕਹਿੰਦੇ ਵੇਖ ਲੈਂਦੇ, ਆਪ ਵੀ ਹੱਸ ਪੈਂਦੇ ਆ ਤੇ ਹੋਰਨਾਂ ਨੂੰ ਵੀ ਵੇਖ ਕੇ ਹਸਾ ਜਾ ਦਿੰਦੇ ਹਨ। ਕਿਲਕਤ ਮੁਖ ਤੇ ਮਾਧੁਰ ਠੌਰੀ, ਆ ਜਿਨ੍ਹਾਂ ਦਾ ਮੁੱਖ ਕਹਿੰਦੇ ਮਿਠਾਸ ਦਾ ਥਾਂ ਹੈ ਘਰ ਹੈ, ਕਈ ਵਾਰੀ ਉਸ ਮੁੱਖ ਤੋਂ ਕਹਿੰਦੇ ਫਿਰ ਮਿੱਠੀਆਂ ਮਿੱਠੀਆਂ ਕਲਕਾਰੀਆਂ ਵੀ ਮਾਰਦੇ। ਬੇਦੀ ਕੁਲ ਕੀ ਆਨ ਬਧੂਟੀ, ਬੇਦੀਆਂ ਦੀ ਬਾਂਸ ਦੀਆਂ ਕੁਲ ਦੀਆਂ ਜਿਹੜੀਆਂ ਕੋਈ ਵਹਿਆਂ ਹੋਈਆਂ ਬੂਟੀਆਂ ਹਨ। ਮੂਰਤ ਭਿਖ ਜਨ ਆਨੰਦ ਬੂਟੀ, ਗੁਰੂ ਨਾਨਕ ਸਾਹਿਬ ਦੀ ਸ਼ਕਲ ਸੂਰਤ ਦੇਖ ਕੇ ਅਨੁਮਾਨ ਕਰਦੀਆਂ ਵੀ ਇਹ ਜਿਹੜਾ ਬਾਲਕ ਹੈ ਤਾਂ ਆਨੰਦੀ ਬੂਟੀ ਹੀ ਹੈ, ਮਾਨਾ ਗਹਿ ਕਰ ਭੁਜਤੇ ਅੰਕ ਬਸਾਵੇ ਹੈ। ਏ ਮਾਈਆਂ ਬੀਬੀਆਂ, ਗੁਰੂ ਨਾਨਕ ਸਾਹਿਬ ਬਾਲਕ ਰੂਪ ਨੂੰ ਪਕੜ ਕਰਕੇ ਆਪਣੀ ਗੋਦ ਵਿੱਚ ਵੀ ਬਿਠਾ ਲੈਂਦੀਆਂ। ਪਰਮ ਪ੍ਰੇਮ ਕਰ ਹਰਖ ਲਡਾਵੇ ਹੈ, ਬਹੁਤ ਹੀ ਪ੍ਰੇਮ ਪਿਆਰ ਕਰਦੀਆਂ, ਖੁਸ਼ ਹੋ ਕੇ ਇਹਨਾਂ ਨੂੰ ਲਡਾਉਂਦੀਆਂ ਹਨ। ਬੋਲੇ ਬਚਨ ਤੋਤਰੇ ਮੀਠੇ, ਇਸੇ ਤਰ੍ਹਾਂ ਆਪ ਜੀ ਮੁੱਖੋਂ ਜਿਹੜੇ ਬਚਨ ਹੈ ਬਹੁਤ ਹੀ ਮਿੱਠੇ ਤੇ ਤੋਤਲੇ ਜੇ ਬੋਲਦੇ, ਅਸਤ ਵਿਅਸਤ ਦੇ ਬੋਲਦੇ ਹਨ। ਸੁਣ ਹੈ ਨਾਰ ਨਾਰ ਲਾਗੈ ਹੈ ਈਠੇ, ਜਿਹੜੇ ਕੋਈ ਮਾਈ ਭਾਈ ਬੋਲਦੇ ਹਨ ਸੁਣਦੇ ਹਨ ਉਹਨਾਂ ਨੂੰ ਬਹੁਤ ਹੀ ਮਿੱਠੇ ਬਚਨ ਲੱਗਦੇ ਹਨ। ਹੇ ਰਹਿਮਾਤ ਤਾਤ ਅਨੁਰਾਗ ਹੈ, ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਦੇਖਦੇ ਕੇ ਬਹੁਤ ਹੀ ਪ੍ਰੇਮ ਪਿਆਰ ਕਰਦੇ ਹਨ। ਫਿਰ ਭੂਮਿਕਾ ਮ੍ਰਿਤਕਾ ਲਾਗ ਹੈ, ਜਦੋਂ ਵਿਹੜੇ ਵਿੱਚ ਧਰਤੀ ਵਿੱਚ ਫਿਰਦੇ ਹਨ ਤੇ ਮਿੱਟੀ ਜੀ ਲੱਗ ਜਾਂਦੀ ਹੈ। ਲੱਗੀ ਧੂਰ ਤਨ ਧੂਸਰ ਹੋਏ, ਮਾਤਾ ਦੇਖਦੀ ਹੈ ਵੀ ਸ੍ਰੀ ਨੂੰ ਧੂੜ ਜੀ ਲੱਗੀ, ਇਹਨਾਂ ਦਾ ਸ੍ਰੀ ਬੋਰਾ ਧੂਸਰ ਕੀ ਹੈ, ਮੈਲਾ ਜਾ ਲਿਬੜ ਗਿਆ ਹੈ। ਅੰਬ ਲੈ ਅੰਬਾ ਅੰਗ ਧੋਏ, ਫਿਰ ਮਾਤਾ ਜੀ ਅੰਬ ਕੀ ਹੈ ਪਾਣੀ ਲੈ ਕੇ ਗੁਰੂ ਨਾਨਕ ਸਾਹਿਬ ਦੇ ਸ੍ਰੀ ਨੂੰ ਅੰਗਾਂ ਨੂੰ ਧੋਣ ਲੱਗ ਪੈਂਦੇ ਹਨ। ਮਿਲ ਕਰ ਮੁਖ ਮੱਜਨ ਕਰਵਾਇਓ, ਮਲ ਕਰ ਮੇਲ ਕਰਨੀ, ਮਲ ਮਲ ਕਰਕੇ ਇਸੇ ਤਰ੍ਹਾਂ ਸਰੀਰ ਦਾ ਤੇ ਮੂੰਹ ਦਾ ਇਸ਼ਨਾਨ ਕਰਾਇਆ ਧੋਤਾ ਹੈ। ਪੌਸ਼ ਸਰੀਰ ਅੰਕ ਬੈਸਾਇਓ, ਫਿਰ ਇਸ ਤਰ੍ਹਾਂ ਤੌਲੀਏ ਨਾਲ ਵਸਤਰ ਨਾਲ ਸਰੀਰ ਸਾਫ ਕਰਕੇ ਪੂੰਡ ਕੇ ਪਾਣੀ ਜਿਹਾ ਲਾ ਕੇ ਗੋਦ ਵਿੱਚ ਬਿਠਾ ਲਿਆ ਹੈ। ਦੋਹਰਾ ਝਗਲੀ ਝੀਨ ਨਵੀਨ ਪੁਨ, ਬਰੀਕ ਜਿਹੇ ਸੂਤ ਦੀ ਬਣੀ ਹੋਈ ਜਿਹੜੀ ਚੱਕੀ ਹੈ ਨਵੀਂ ਬਣਾਈ ਹੋਈ, ਪਹਿਰਾਈ ਤਨ ਤਾ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸਪੁੱਤਰ ਦੇ ਸਰੀਰ ਤੇ ਮਾਤਾ ਤ੍ਰਿਪਤਾ ਨੇ ਪਹਿਨਾ ਦਿੱਤੀ, ਪਾ ਦਿੱਤੀ। ਪੈ ਕੋ ਪਾਨ ਕਰਾਏ ਕੈ, ਉਹਨਾਂ ਵਾਰ ਜਿਹੜਾ ਗਰਮ ਗਰਮ ਹੈ ਦੁੱਧ ਆਪ ਜੀ ਨੂੰ ਪਿਆ ਦਿੱਤਾ, ਛਕਾ ਦਿੱਤਾ ਹੈ। ਪੌੜਾਏ ਕਰ ਮਾਤ, ਇਸ ਤੋਂ ਬਾਅਦ ਫਿਰ ਮਾਤਾ ਨੇ ਘੂੜੇ ਦੇ ਪ੍ਰਾਪ ਜੀ ਨੂੰ ਪਹਿਨਾ ਦਿੱਤਾ, ਸੁਆ ਦਿੱਤਾ ਹੈ। ਚੌਪਈ ਜੁਗਲ ਘਟੀ ਪਲਨਾ ਪਰ ਸੋਏ, ਨਾਨਕ ਸਾਹਿਬ ਜੀ ਦੋ ਘੜੀਆਂ ਤੱਕ ਘੂੜੇ ਵਿੱਚ ਪੈ ਕੇ ਸੁੱਤੇ ਰਹੇ, ਜਾਗੇ ਬਹੁਰੋ ਸੁਚੇਤਨ ਹੋਏ। ਦੋ ਘੜੀਆਂ 48 ਮਿੰਟਾਂ ਤੋਂ ਬਾਅਦ ਜਾਗ ਪੈ ਤੇ ਫਿਰ ਪਹਿਲਾਂ ਵਾਂਗ ਹੁਸ਼ਿਆਰ ਹੋ ਗਏ। ਲੱਗੇ ਬਾਲ ਲੀਲਾ ਪੁੰਨ ਕਰਨੇ, ਪਹਿਲਾਂ ਵਾਂਗ ਹੀ ਬੱਚਿਆਂ ਜਿਹੜੀ ਲੀਲਾ ਕਰਨ ਲੱਗ ਪਏ ਹਨ। ਪਕੜਹ ਪਰਨਾ ਹੋਏ ਪੱਗ ਪਰਨੇ, ਕੋਈ ਨਾ ਕੋਈ ਸਹਾਰਾ ਜਾਂ ਫੜ ਲੈਂਦੇ ਹੈ ਤੇ ਉਹ ਇਸ ਤਰ੍ਹਾਂ ਸਹਾਰੇ ਕਰਕੇ ਖੜ ਖੁੜ ਜਾਂਦੇ ਹਨ। ਭਇਓ ਚਰਨ ਬਲ ਹੋਵੇ ਠਾਂਡੇ, ਫਿਰ ਪੈਰਾਂ ਚਰਨਾਂ ਵਿੱਚ ਬਲ ਹੋਇਆ ਤੇ ਆਪ ਹੀ ਖੜਿਆ ਹੋ ਜਾਂਦੇ। ਖੇਲਹਿ ਬਾਲਨ ਮਹਿ ਮਹਿ ਹਿਤ ਬਾਡੇ, ਇਸ ਤਰ੍ਹਾਂ ਕਹਿੰਦੇ ਪ੍ਰੇਮ ਪਿਆਰ ਵਧਿਆ ਹੋਇਆ ਤੇ ਬੱਚਿਆਂ ਨਾਲ ਖੇਲਣ ਪੈਂਦੇ ਖੇਲਦੇ ਹਨ। ਭੂਖਨ ਸ਼ਬਦ ਪਲਾਵਤ ਹੋਵਤ, ਜਦੋਂ ਦੌੜ ਲਾਉਂਦੇ ਹੈ ਤੇ ਗਹਿਣੇ ਦੇ ਜਿਹੜੇ ਪਾਏ ਉਹਨਾਂ ਦਾ ਬੜਾ ਖੜਾਕਾ ਆਵਾਜ਼ਾ ਜਿਹਾ ਹੁੰਦਾ ਹੈ। ਨੈਣ ਛਬੀਲੇ ਸਭ ਸੋ ਛਬ ਸੋ ਜੋਵਤ, ਇਸ ਤਰ੍ਹਾਂ ਕਹਿੰਦੇ ਨੇਤਰ ਛਬੀਲੇ ਸੁੰਦਰ ਹਨ, ਸ਼ਵੀਰੇ ਸਹਿਤ ਦੇਖੇ ਜਾਂਦੇ ਹਨ। ਬਿਨ ਬੋਲੇ ਨਹਿ ਆਲੇ ਆਵੇ ਹੈ, ਮਾਤਾ ਜੀ ਦੇ ਬੁਲਾਏ ਤੋਂ ਬਗੈਰ ਸੱਦੇ ਤੋਂ ਬਗੈਰ ਗੁਰੂ ਨਾਨਕ ਸਾਹਿਬ ਜੀ ਘਰ ਵਿੱਚ ਨਹੀਂ ਆਉਂਦੇ। ਸਿਸ ਪਸਚਾਤ ਪਰਿਪ ਮਹਿਤਾਵੇ ਹੈ, ਜਿਹੜੇ ਕੋਈ ਬੱਚੇ ਹਨ ਉਹਨਾਂ ਦੇ ਪਿੱਛੇ ਪਿੱਛੇ ਗਲੀਆਂ ਵਿੱਚ ਦੌੜ ਲਾਉਂਦੇ ਹਨ। ਜਨਨੀ ਅਸਨ ਹਕਾਰ ਖਵਾਵੇ ਹੈ, ਮਾਤਾ ਜੀ ਵੀ ਇਹਨਾਂ ਨੂੰ ਭੁੱਖ ਲੱਗ ਗਈ ਹੋਏਗੀ, ਆਵਾਜ਼ਾਂ ਮਾਰ ਕੇ ਬੁਲਾ ਕੇ ਭੋਜਨ ਛਕਾਉਂਦੇ। ਨਹਿ ਆਘਾਤ ਦੇਖਤ ਬਲ ਜਾਵੇ ਹੈ, ਦੇਖ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਰਜ ਨਹੀਂ ਆਉਂਦਾ ਤੇ ਬੁਲਹਾਰ ਕੁਰਬਾਨ ਸਦਕੇ ਜਾਂਦੇ ਹਨ। ਦੋਹਰਾ ਦੱਦ ਅਰ ਉਦਨ ਮਾਤ ਤੇ, ਮਾਤਾ ਕੋਲੋਂ ਦਹੀਂ ਤੇ ਚੌਰ ਥੋੜਾ ਬਹੁਤਾ ਛਕਾ ਕੇ, ਅਰ ਦੇਖ ਖਾਏ ਪਲਾਏ, ਦੇਖ ਚੌਰ ਦਹੀਂ ਜਾ ਖਾ ਕੇ ਵਿੱਚੋਂ ਛੱਡ ਕੇ ਭੱਜ ਜਾਂਦੇ ਹਨ। ਖਾਲਿਕ ਲੀਲਾ ਕਰਤ ਸਭ। ਹਾਂ, ਜਿਵੇਂ ਬੱਚਿਆਂ ਵਾਲੀ ਲੀਲਾ ਸਾਰੀ ਕਰਦੇ ਹਨ ਆਪ ਜੀ। ਅਲੱਖ ਜੋ ਲਖਿਆ ਨ ਜਾਏ, ਕਹਿੰਦੇ ਜਿਹੜਾ ਅਲੱਖ ਸਰੂਪ ਵਾਹਿਗੁਰੂ ਜਾਣਿਆ ਨੀ ਨਾ ਜਾਂਦਾ, ਉਹ ਗੁਰੂ ਨਾਨਕ ਬਣ ਕੇ ਬਾਲ ਲੀਲਾ ਕਰ ਰਿਹਾ, ਦਿਖਾ ਰਿਹਾ ਹੈ। ਚੌਪਈ ਲੈ ਕਰ ਕਾਲੂ ਅੰਕ ਦੁਲਾਰ ਹੈ। ਕਈ ਵਾਰੀ ਪਿਤਾ ਕਾਲੂ ਜੀ ਆਪਣੀ ਗੋਦ ਵਿੱਚ ਲੈ ਕੇ ਲਡਾਉਣ ਲੱਗ ਪੈਂਦੇ। ਪਾਵਤ ਸੁਖ ਕੋ ਬਦਨ ਨਿਹਾਰ ਹੈ। ਸੋਹਣਾ ਮੁਖ ਦੇਖ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਦਾ ਸੁਖ ਪਾਉਂਦੇ ਪਿਤਾ ਜੀ। ਤਜ ਕਰ ਜਨਕ ਅੰਕ ਕੋ ਜਾਵੇ ਹੈ। ਮਾਤਾ ਜਿਹੜਾ ਪਿਤਾ ਦਾ ਗੋਦ ਹੈ ਉਹਨੂੰ ਵੀ ਛੱਡ ਕੇ ਚਲੇ ਜਾਂਦੇ ਹਨ। ਰਲ ਬਾਲਨ ਸੋ ਖੇਲ ਮਚਾਵੇ ਹੈ। ਬੱਚਿਆਂ ਨਾਲ ਰਲ ਮਿਲ ਕੇ ਜਿਹੜੀ ਖੇਲ ਹੈ ਮਚਾਉਂਦੇ ਸ਼ੁਰੂ ਕਰ ਲੈਂਦੇ। ਸੁੰਦਰਤਾ ਮੰਦਰ ਮੁਖ ਹੇਰ ਹੈ। ਸੋਹਣਾ ਜਿਹੜਾ ਸੁੰਦਰਤਾ ਦਾ ਘਰ ਹੈ ਮੁਖ ਨੂੰ ਵੇਖ ਵੇਖ ਕੇ। ਨਰ ਨਾਰੀ ਜਾਵਤ ਮਗ ਗੇਰ ਹੈ, ਜਾਵਹ ਮਗ ਘੇਰ ਹੈ। ਇਸ ਤਰ੍ਹਾਂ ਜਾਵਤ ਮਗ ਘੇਰ ਹੈ, ਜਿਹੜੇ ਇਸਤਰੀ ਪੁਰਸ਼ ਰਸਤੇ ਵੀ ਜਾਂਦਿਆਂ ਹੋਇਆ, ਸੋਹਣਾ ਜਿਹੜਾ ਮੁਖ ਹੈ ਸੁੰਦਰਤਾ ਦਾ ਘਰ ਹੈ, ਮਾਈ ਭਾਈ ਦੇਖ ਕੇ ਰਸਤੇ ਵਿੱਚ ਜਾਂਦੇ ਇਹਨਾਂ ਨੂੰ ਘੇਰ ਲੈਂਦੇ ਅੱਗਿਓਂ। ਬੋਲੇ ਹੈ ਬੋਲ ਬੁਲਾਵੇ ਹੈ ਬਚਨਾ, ਫੜ ਕੇ ਪਹਿਲਾਂ ਆਪ ਕੋਈ ਬਚਨ ਬੋਲਦੇ ਹੈ ਤੇ ਫਿਰ ਇਹਨਾਂ ਤੋਂ ਕੋਈ ਬਚਨ ਬੁਲਾਉਂਦੇ ਹਨ। ਗਿਰਾ ਮਾਧੁਰੀ ਕੀ ਜਨ ਰਚਨਾ, ਜਦੋਂ ਆਪ ਜੀ ਬੋਲਦੇ ਹੈ ਕਹਿੰਦੇ ਮਾਨੋ ਮਿਠਾਸ ਦੀ ਰਚਨਾ ਬਾਣੀ ਹੈ, ਬਹੁਤ ਮਿੱਠੇ ਬਚਨ ਬੋਲਦੇ ਹਨ। ਕਹਿ ਪਰਸ ਪਰ ਲੋਕ ਲੁਗਾਈ, ਇਹਨਾਂ ਦੇ ਬਚਨ ਸੁਣ ਕੇ ਆਪੋ ਵਿੱਚ ਜਿਹੜੇ ਇਸਤਰੀ ਪੁਰਸ਼ ਆ ਇੱਕ ਦੂਸਰੇ ਨੂੰ ਕਹਿੰਦੇ ਕਾਲੂ ਭਾਗ ਹੈ ਅਧਕਾਰ। ਜਿਹੜਾ ਕਾਲੂ ਹੈ ਉਹਨੇ ਤਾਂ ਬਹੁਤ ਤਕੜੇ ਵੱਡੇ ਭਾਗ ਹੈ। ਜਿਸ ਆਵਾਸ ਸੁਤ ਅਸ ਉਪਜਾਇਓ, ਇਹਦੇ ਘਰ ਦੇ ਵਿੱਚ ਆ ਗੁਰੂ ਨਾਨਕ ਵਰਗਾ ਐਸਾ ਮਹਾਨ ਸੁਪੁੱਤਰ ਪੈਦਾ ਹੋਇਆ। ਸਭ ਬਿਦ ਸੋ ਨਿਹਾਲ ਭਾਵ ਪਇਓ, ਇਹ ਤਾਂ ਵੀ ਕਾਲੂ ਵੀ ਸਭ ਤਰ੍ਹਾਂ ਕਰਕੇ ਸੰਸਾਰ ਦੇ ਵਿੱਚ ਕਹਿੰਦੇ ਨਿਹਾਲੋ ਨਿਹਾਲ ਹੋ ਗਿਆ ਹੈ। ਦੋਹਰਾ ਸਹਿਜ ਸੁਭਾਇਕ ਪ੍ਰੇਮ ਮਨ, ਕਹਿੰਦੇ ਸਾਰਿਆਂ ਦੇ ਮਨ ਦੇ ਵਿੱਚ ਸੁੱਤੇ ਸੁਭਾਅ ਵੀ ਗੁਰੂ ਨਾਨਕ ਨੂੰ ਦੇਖ ਕੇ ਪ੍ਰੇਮ ਪਿਆਰ ਆ ਜਾਂਦਾ ਹੈ। ਕਰ ਹੈ ਬਦਨ ਨਿਹਾਰ, ਕਹਿੰਦੇ ਮਨ ਦੇ ਪ੍ਰੇਮ ਨਾਲ ਸੁੱਤੇ ਸਿੱਧੀ ਸਾਰੇ ਇਹਨਾਂ ਦੇ ਮੁਖ ਨੂੰ ਤੱਕਣਾ ਕਰਦੇ। ਜੈਸੇ ਜਾਤ ਸਮੁੰਦਰ ਮਹਿ, ਇਸ ਤਰ੍ਹਾਂ ਕਹਿੰਦੇ ਸਮੁੰਦਰ ਵੱਲੋਂ ਜਾਂਦਾ ਹੁੰਦਾ ਹੈ। ਸਭ ਸਰਤਾ ਕੋ ਬਾਰ, ਸਾਰੀਆਂ 999 ਨਦੀਆਂ ਦਾ ਪਾਣੀ ਸੁੱਤੇ ਸਿੱਧੀ ਸਮੁੰਦਰ ਵੱਲ ਨੂੰ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਸਾਰਿਆਂ ਦੇ ਨੇਤਰ ਗੁਰੂ ਨਾਨਕ ਸਾਹਿਬ ਨੂੰ ਦੇਖਣ ਵਾਸਤੇ ਜਾਂਦੇ ਸੁਤੇ ਸਿੱਧੀ। ਚੌਪਈ ਚਖ ਚਕੋਰ ਲੋਕਾਂ ਕੇ ਬ੍ਰਿੰਦਾ, ਨੇਤਰਾਂ ਦੇ ਜਿਹੜੇ ਲੋਕਾਂ ਦੇ ਸਮੂਹ ਕਹਿੰਦੇ ਨੇਤਰ ਹਨ, ਉੱਥੇ ਜਿਵੇਂ ਚਕੋਰਾਂ ਹੁੰਦੀਆਂ ਉਸ ਤਰ੍ਹਾਂ ਹਨ। ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਹੈ ਸੁਖਾਂ ਦਾ ਘਰ ਆਨੰਦ ਦਾ ਘਰ ਪੂਰਨਮਾਸੀ ਦੇ ਚੰਦਰਮਾ ਵਰਗਾ ਹੈ। ਸੁੰਦਰ ਰੂਪ ਹੇਰ ਰਵ ਨਿਆਈ, ਆ ਸੋਹਣਾ ਸਰੂਪ ਦੇ ਕੇ ਸੂਰਜ ਦੇ ਵਰਗਾ। ਜਨ ਅਰਬਿੰਦ ਬਦਨ ਬਿਗ ਸਾਈ, ਜਿੰਨੇ ਪੁਰਸ਼ ਉਹਨਾਂ ਦੇ ਕਵਲ ਵਰਗੇ ਜਿਹੜੇ ਮੁੱਖ ਹੈ ਖਿੜੀ ਜਾਂਦੇ ਖਿੜਦੇ ਜਾਂਦੇ। ਘੰਟਕ ਜੋ ਸੁਣ ਕੇ ਬਰ ਬਾਨੀ, ਘੰਡੇ ਹੇੜੇ ਦਾ ਸ਼ਬਦ ਹੁੰਦਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੇਸ਼ਟ ਸੁਣ ਕੇ ਰਹਿ ਠਾਂਡ ਢਿਗ ਮ੍ਰਿਗ ਹੈ ਸਮਾਨੀ, ਜਿੰਨੇ ਮਾਈ ਭਾਈ ਹੈ ਹਰਨ ਦੇ ਸਮਾਨ ਕਹਿੰਦੇ ਕੋਲ ਖੜੋਤੇ ਰਹਿੰਦੇ। ਇਹ ਬਿਦ ਬਾਲਕ ਲੀਲਾ ਕਰਹੀ, ਭਾਈ ਬਾਲਾ ਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਜੀ, ਇਹ ਗੁਰੂ ਅੰਗਦ ਸਾਹਿਬ ਬਾਲ ਲੀਲਾ ਕਰਦੇ ਹਨ। ਧਿਆਨ ਜਿਤਰ ਹੈ ਭਵੋ ਦਿਦ ਤਰਹੀ, ਅਸੀਂ ਬਾਲ ਲੀਲਾ ਕਰਦਿਆਂ ਦਾ ਧਿਆਨ ਤਰਨਗੇ ਉਹ ਵੀ ਜਿਹੜੇ ਮਾਈ ਭਾਈ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਪਾਂਚ ਬਰ ਦੁਖੀ ਹੋਈ ਵੈਸਾ। ਭਾਈ ਬਾਲਾ ਜੀ ਅਥਵਾ ਕਵੀ ਜੀ ਕਹਿੰਦੇ, ਸਰੋਤਾ ਜਨੋ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ 5 ਸਾਲ ਦੀ ਉਮਰ ਹੋ ਗਈ, ਕਰਨ ਲੱਗੇ ਕਾਰਜ ਪੁੰਨ ਐਸਾ। ਫਿਰ ਗੁਰੂ ਨਾਨਕ ਸਾਹਿਬ ਜੀ ਬਾਲ ਲੀਲਾ ਛੱਡ ਕੇ ਨਾ ਇਸ ਤਰ੍ਹਾਂ ਦਾ ਕੰਮ ਕਰਨ ਲੱਗ ਪਏ। ਲੇ ਵਸਤ ਘਰ ਬਾਹਰ ਧਾਵੈ ਹੈ, ਜਿਹੜੀ ਕੋਈ ਬਸਤੀ ਪਈ ਹੈ ਨਾ ਲੈ ਕੇ ਤੇ ਦੌੜ ਲਾਉਂਦੇ ਬਾਹਰ ਨੂੰ। ਜੋ ਲੇਵੈ ਹੈ ਸੋ ਜਾਏ ਗਵਾਵੈ ਹੈ, ਜਿਹੜੀ ਕੋਈ ਇੱਕ ਵਾਰੀ ਵਸਤੂ ਲੈ ਜਾਂਦੇ ਉੱਥੇ ਬਾਹਰ ਹੀ ਗਵਾ ਆਉਂਦੇ, ਬਾਹਰ ਹੀ ਸਿੱਟੇ ਆਉਂਦੇ ਹਨ। ਦੋਹਰਾ ਭਾਂਜਨ ਭੂਖਨ ਬਸਨ ਜੇ, ਜਿਹੜਾ ਕੋਈ ਘਰੇ ਵਿੱਚ ਭਾਂਡਾ ਪਿਆ ਜਾਂ ਬਸਤਰ ਪਿਆ ਜਾਂ ਹੋਰ ਕੋਈ ਗਹਿਣਾ ਗੱਟਾ ਪਿਆ, ਨਿਜ ਨਿਕੇਤ ਤੇ ਲੇ ਆ। ਕਹਿੰਦੇ ਇਸ ਤਰ੍ਹਾਂ ਆਪਣੇ ਘਰ ਦੇ ਵਿੱਚੋਂ ਜਿਹੜੀ ਚੀਜ਼ ਦੇਖਦੇ ਭਾਂਡਾ ਬਸਤਰ ਗਹਿਣਾ ਲੈ ਲੈਂਦੇ। ਜਾਏ ਨਿਰਸ ਤਹ ਜਾਏ ਤਹਿ, ਜਾਏ ਨਿਰਸਤਹ ਜਾਏ ਜਾਏ ਤਹਿ, ਕਹਿੰਦੇ ਜਾਏ ਨਿਰਸਤਾ ਜਾ ਕੇ, ਕਹਿੰਦੇ ਉਸ ਜਾਏ ਕੀ ਜਗ੍ਹਾ ਤੇ ਨਿਰਸਤਾ ਕੀ ਸੁੱਟਣ ਦੇ। ਇੱਕ ਜਾਏ ਦਾ ਅਰਥ ਹੈ ਜਗ੍ਹਾ, ਇੱਕ ਅਰਥ ਹੈ ਜਾ ਕੇ। ਕਹਿੰਦੇ ਉਸ ਜਗ੍ਹਾ ਜਾ ਕੇ ਨਾ ਇਹ ਜਿਹੜਾ ਬਰਤਨ ਜਾਂ ਬਸ ਭਾਂਡਾ ਜਾਂ ਗਹਿਣਾ ਨਿਰਸਤਾ ਕੀ ਸੁੱਟ ਦਿੰਦੇ ਹਨ। ਜਹ ਆਗਾਤ ਦੀ ਨੇ, ਜਿੱਥੇ ਕੋਈ ਮਹਾਰਾਜ ਦੇਖਦੇ ਵੀ ਇਹ ਆਗਾਤ ਹੈ, ਲੋੜਵੰਦ ਹੈ, ਅਥਿਤੀ ਹੈ ਜਾਂ ਦੀਨ ਹੈ, ਗਰੀਬ ਹੈ, ਜਿੱਥੇ ਕੋਈ ਗਰੀਬ ਦੇਖਦੇ ਜਾਂ ਲੋੜਵੰਦ ਹੁੰਦੇ ਦੇਖਦੇ, ਉੱਥੇ ਜਾ ਕੇ ਉਹ ਭਾਂਡਾ ਟਿੰਡਾ ਬਸਤਰ ਜਾ ਸੁੱਟ ਦਿੰਦੇ। ਚੌਪਈ ਕਰਤ ਨਿਤਾ ਪ੍ਰਤ ਇਹ ਬਿਦਕਾ, ਜਦੋਂ 5 ਕੁ ਸਾਲਾਂ ਦੀ ਉਮਰ ਦੇ ਹੋ ਗਏ ਇਸ ਤਰ੍ਹਾਂ ਦਾ ਕੰਮ ਫਿਰ ਰੋਜ਼ ਹੀ ਕਰਦੇ ਆਪ ਜੀ। ਦਇਆ ਕਰਨ ਕੋ ਜਿਹ ਵਿਵਹਾਰ, ਗੁਰੂ ਨਾਨਕ ਸਾਹਿਬ ਜੀ ਦਾ ਗਰੀਬਾਂ ਉੱਪਰ ਦਇਆ ਕਰਨ ਦਾ ਕਹਿੰਦੇ ਪਹਿਲਾਂ ਤੋਂ ਵਿਵਹਾਰ ਹੈ। ਇੱਕ ਬਾਸੁਰ ਇੱਕ ਭਾਂਜਨ, ਇੱਕ ਦਿਨ ਦੀ ਗੱਲ ਹੈ, ਕਹਿੰਦੇ ਮਾਤਾ ਦੇ ਦੇਖਦਿਆਂ ਦੇਖਦਿਆਂ ਘਰ ਦੇ ਵਿੱਚ ਇੱਕ ਭਾਂਡਾ ਜਿਹਾ ਚੁੱਕ ਲਿਆ, ਰੰਗ ਪਿਖਿਓ ਇੱਕ ਤੇਹੇ ਸੁੱਟ ਦੀਨਾ, ਰਸਤੇ ਵਿੱਚ ਗਰੀਬ ਜਿਹਾ ਆਉਂਦਾ ਦੇਖਿਆ ਉਹਦੇ ਮੂਹਰੇ ਸੁੱਟ ਦਿੱਤਾ ਵੀ ਚੁੱਕ ਲਾ ਤੂੰ। ਮੁਰ ਘਰ ਨਿਜ ਘਰ ਜਬ ਆਏ ਜਬ ਹੀ, ਝੱਟ ਫਟੀ ਕਹਿੰਦੇ ਵਾਪਸ ਮੁੜਿਆ ਏ ਘਰ ਵੱਲ ਨੂੰ, ਜਨਨੀ ਹੇਰੇ ਰੋਸੀ ਤਬ ਹੀ, ਮਾਤਾ ਨੇ ਜਦੋਂ ਦੇਖਿਆ ਵੀ ਹੁਣੇ ਭਾਂਡਾ ਜਿਹਾ ਲੈ ਕੇ ਹੁਣੇ ਖਾਤੀ ਹਾਥੀ ਆ ਗਿਆ ਤੇ ਗੁੱਸੇ ਵਿੱਚ ਹੀ ਆ ਗਏ। ਬੂਝਣ ਲੱਗੀ ਕਹਾਂ ਤੈਂ ਗੇਰਾ, ਫੜ ਕੇ ਜਨਾ ਪੁੱਛਣ ਲੱਗੀ ਵੀ ਭਾਂਡਾ ਜਿਹਾ ਤੂੰ ਕਿੱਥੇ ਸੁੱਟੇ ਆਇਆ। ਆਪਥੋ ਕਰ ਮਹਿ ਭਈ ਨੰਦੇਰਾ, ਇਸ ਪੁੱਤਰ ਕੋਈ ਦੇਰੀ ਨਹੀਂ ਸੀ, ਹੁਣੇ ਤਾਂ ਤੇਰੇ ਹੱਥਾਂ ਵਿੱਚ ਸੀ, ਲੈ ਕੇ ਭਜਿਆ ਸੀ ਤੂੰ। ਮੁਖ ਤੇ ਕਹ ਨਾ ਉੱਤਰ ਕੋ, ਫਿਰ ਗੁਰੂ ਨਾਨਕ ਸਾਹਿਬ ਜੀ ਮਾਤਾ ਨੂੰ ਆਪਣੇ ਮੂੰਹ ਤੋਂ ਕੋਈ ਜਵਾਬ ਨਹੀਂ ਦਿੰਦੇ, ਕੋਈ ਗੱਲ ਨੀ ਦੱਸਦੇ। ਭਏ ਤੂਸ਼ਨੀ ਗਤ ਦਾ ਜੋ, ਜਿਹੜੇ ਸੰਸਾਰ ਨੂੰ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਾਤਾ ਤੋਂ ਸੁਣ ਕੇ ਚੁੱਪ ਹੀ ਹੋ ਗਏ। ਕਰ ਮਹਿਲੇ ਲੱਕੜੀ ਤਬ ਮਾਤਾ, ਮਾਤਾ ਗੁੱਸੇ ਵਿੱਚ ਆ ਗਏ, ਹੱਥ ਵਿੱਚ ਸੋਟੀ ਜੀ ਲੈ ਕੇ, ਡਰ ਪਾਵਨ ਲਾਗੀ ਨਿਜ ਤਾਤਾ, ਆ ਮਾਰੇ ਤਾਂ ਨਹੀਂ ਉਹ, ਕਹਿੰਦੇ ਸੋਟੀ ਜੀ ਲਾਗੀ ਲੈ ਕੇ ਦਰਾਉਣ ਧਮਕਾਉਣ ਪੁੱਤਰ ਨੂੰ। ਦੋਹਰਾ ਮ੍ਰਿਗ ਅਰਬਕ ਸੇ ਚਿਕਤ ਚਕਿਤ ਚੱਖ, ਜਿਵੇਂ ਮ੍ਰਿਗ ਦੇ ਬੱਚੇ ਹੁੰਦੇ ਹਨ ਇਸ ਤਰ੍ਹਾਂ ਨਾਲ ਕਹਿੰਦੇ ਹੈਰਾਨ ਜੇ ਕਰਕੇ ਝਾਕ ਰਹੇ। ਕਰੇ ਨੀਚ ਡਰ ਮਾਤ, ਮਾਤਾ ਤੋਂ ਕਹਿੰਦੇ ਡਰਦਿਆਂ ਸੋਟੀ ਬੰਨੀ ਦੇ ਕੇ ਅੱਖਾਂ ਜੀਆਂ ਨੀਵੀਆਂ ਕਰ ਲਈਆਂ। ਜਲ ਭਏ ਚੱਖ ਦੋ ਮਨੋ, ਉਹ ਦੋ ਨੇਤਰ ਕਹਿੰਦੇ ਜਲ ਸਹਿਤ ਹੋ ਗਏ, ਪਾਣੀ ਆ ਗਿਆ ਅੱਖਾਂ ਵਿੱਚੋਂ ਜਿਵੇਂ ਦੋ ਮੱਛ। ਸ਼ੋਰਤ ਸਰਤਾ ਗਾਤ, ਆਪਣੇ ਸਰੀਰ ਵਿੱਚੋਂ ਕਹਿੰਦੇ ਜਿਵੇਂ ਨਦੀ ਛੱਡ ਰਹੇ, ਨਦੀ ਵਾਂਗ ਪਾਣੀ ਬਹਾ ਰਹੇ, ਨੇਤਰਾਂ ਵਿੱਚੋਂ ਨਦੀ ਵਾਂਗ ਪਾਣੀ ਬਹਿ ਰਿਹਾ ਹੈ। ਚੌਪਈ ਲਾਲੂ ਪ੍ਰਿਤਾ ਬੰਦ ਤਬ ਆਇਓ, ਉਸ ਵੇਲੇ ਇੱਕ ਲਾਲੂ ਜਿਹੜਾ ਉਹ ਕਾਲੂ ਦਾ ਭਰਾ ਹੈ ਜਾਣੀ ਚਾਚਾ ਹੈ, ਚਲੇ ਆਇਆ ਹੈ ਗੁਰੂ ਨਾਨਕ ਸਾਹਿਬ ਜੀ। ਕਰੁਣਾ ਰਸ ਮਹਿ ਹੋ ਛੁਟਕਾਇਓ, ਉਸ ਵੇਲੇ ਬਹੁਤ ਹੀ ਕਰੁਣਾ ਰਸ ਤਰਸ ਵਿੱਚ ਪ੍ਰੇਮ ਵਿੱਚ ਆ ਕੇ ਤ੍ਰਿਪਤਾ ਜੀ ਤੋਂ ਗੁਰੂ ਨਾਨਕ ਸਾਹਿਬ ਨੂੰ ਛਡਾ ਦਿੱਤਾ ਹੈ। ਰਿਸ ਕੀਨੇ ਕਹੀ ਪੁਨ ਵਾਕੂ। ਉਸ ਵੇਲੇ ਮਾਤਾ ਜੀ ਗੁੱਸੇ ਵਿੱਚ ਭਰੇ ਹੋਏ ਪੁਨਾ ਬਚਨ ਕਹਿੰਦੇ ਇਹਨਾਂ ਨੂੰ, ਬਹੁ ਔਗਨ ਕੀਨੇ ਇਨ ਪ੍ਰਾਕੂ। ਇਸ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਪਹਿਲਾਂ ਇਹ ਗੁਨਾਹ ਕੀਤੇ। ਲੇ ਸਦਨ ਤੇ ਵਸਤ ਜੋ ਹੇਰਾ ਹੈ। ਹੇਰਾ ਵੀ ਕਰਦੇ, ਜੇ ਕੋਈ ਭਾਂਡਾ ਟੀਂਡਾ ਵਸਤਰ ਗਹਿਣਾ ਪਿਆ ਬਿਆ ਵੇਖਦੇ ਆ। ਇਹ ਬਹਰੋਂ ਆਨਹ ਬਾਹਰ ਗੇਰਾ ਹੈ, ਬਾਹਰ ਹੀ ਸੁੱਟਿਆ ਦੇ, ਮੁੜ ਕੇ ਵਾਪਸ ਬਿਲਕੁਲ ਨਹੀਂ ਇਹ ਲਿਆਉਂਦੇ। ਨਿਠਰੋ ਨਿਡਰ ਸੋ ਢੀਠ ਇਸ ਜੈਸਾ। ਲਾਲੋ ਕੀ ਦੱਸਾਂ, ਇਹ ਗੁਰੂ ਨਾਨਕ ਵਰਗਾ ਕੋਈ ਨੀਂ ਕਠੋਰ ਤੇ ਨਿਡਰ ਤੇ ਢੀਠ। ਅਬਲਾ ਹੋਣਹ ਨਿਹਾਰਿਓ ਐਸਾ। ਇਸ ਤਰ੍ਹਾਂ ਦਾ ਤਾਂ ਮੈਂ ਅੱਜ ਤੱਕ ਜ਼ਿੰਦਗੀ ਵਿੱਚ ਨਹੀਂ ਦੇਖਿਆ, ਅਜਿਹਾ ਜਿਹਾ ਕਠੋਰ ਢੀਠ ਇਹ ਹੈ ਮੇਰਾ ਪੁੱਤਰ। ਪੂਰਵ ਇਨ ਬਹੁ ਵਸਤ ਗਵਾਈ। ਹਾਂ ਕੀ ਦੱਸਾਂ ਲਾਲੋ, ਪਹਿਲਾਂ ਇਹਨੇ ਘਰ ਦੀਆਂ ਬੜੀਆਂ ਵਸਤੂ ਚੀਜ਼ਾਂ ਗਵਾਈਆਂ। ਹਾਂ ਕਹਿ ਰਹੀ ਸਮਝ ਨਹਿ ਆਈ। ਰਹਿ ਨੂੰ ਕਹਿ ਰਹੀਆਂ ਵੀ ਤੂੰ ਬਾਹਰ ਚੱਕ ਕੇ ਨਾ ਚੀਜ਼ਾਂ ਸੁੱਟਿਆ ਕਰੇ। ਕਹਿੰਦੇ ਸਮਝਦਾ ਨਹੀਂ, ਲਿਆਉਂਦਾ ਹੀ ਨਹੀਂ ਮਨ ਵਿੱਚ। ਸਾਸਨ ਯੋਗ ਅਬ ਹੈ ਤੁਝ ਛੋਰਾ। ਫਿਰ ਗੁਰੂ ਨਾਨਕ ਨੂੰ ਕਹਿੰਦੀ ਹੈ ਤਾਂ ਤੂੰ ਸੋਟੀ ਦੇ ਮਾਰਨ ਯੋਗ ਸੀ, ਚੱਲ ਤੈਨੂੰ ਛੱਡ ਦਿੱਤਾ। ਐਸਾ ਕਾਜ ਨ ਕਰ ਪੁਨ ਔਰਾ। ਤੇਰੇ ਚਾਚੇ ਨੇ ਛਡਾ ਦਿੱਤਾ, ਮੁੜ ਕੇ ਨਾ ਇਹੋ ਜਿਹਾ ਕੰਮ ਕਰੀ, ਭਾਂਡਾ ਚੱਕ ਕੇ ਬਾਹਰ ਨਾ ਸੁੱਟੀ ਨੂੰ। ਦੋਹਰਾ ਜਨਨੀ ਓ ਸਮਝਾਏ ਕਹਿ। ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਸਮਝਾ ਕੇ ਗੁਰੂ ਨਾਨਕ ਸਾਹਿਬ ਜੀ ਉਰ ਭਰ ਆਇਓ ਨੇ। ਫਿਰ ਹਿਰਦੇ ਵਿੱਚ ਝਟਪਟ ਬੜਾ ਪ੍ਰੇਮ ਪਿਆਰ ਮੋਹ ਪੈਦਾ ਹੋਇਆ ਆ। ਕਰ ਗਹਿ ਅੰਕ ਬਿਠਾਇਓ। ਹੱਥਾਂ ਤੋਂ ਫੜ ਕੇ ਆਪਣੀ ਗੋਦ ਵਿੱਚ ਬਿਠਾ ਲਿਆ, ਮੋਹ ਵਿੱਚ ਆ ਕੇ ਨਿਜ ਸੁਤ ਕਰਨਾ ਗ੍ਰੇ ਗੇ। ਆਪਣਾ ਪੁੱਤਰ ਕਿਰਪਾ ਦਾ ਘਰ ਹੈ। ਚੌਪਈ ਪਹੁੰਚਤ ਈਛਨ ਸਵਸ਼ਨਾਨਨ ਸ਼ਬ। ਸਵੇਰੇ ਮਾਤਾ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਨੂੰ ਪੂੰਝ ਰਹੀ ਹੈ, ਜਿਹੜਾ ਸਵਸ਼ ਪਵਿੱਤਰ ਚਿਹਰਾ ਹੈ ਉਸਦੀ ਛਵੀ ਜਿਹੜੀ ਹੈ। ਸ਼ਕੀ ਮੋਹ ਮੈਂ ਪਿਖ ਜਨਨੀ ਤਬ। ਐਸੇ ਸੋਹਣੇ ਮੁੱਖ ਨੂੰ ਨੇਤਰਾਂ ਨੂੰ ਦੇਖ ਕੇ ਜਿਹੜੀ ਮਾਤਾ ਮੋਹ ਵਿੱਚ ਕਹਿੰਦੇ ਸ਼ਕੀ ਮਸਤ ਹੋ ਗਈ ਹੈ, ਮੋਹ ਵਿੱਚ ਆ ਗਈ। ਪਸ਼ਚਾਤਾਪ ਕਰਤ ਚਿਤ ਮਾਹੀ। ਆਪਣੇ ਚਿਤ ਵਿੱਚ ਮੋਹ ਵਿੱਚ ਆਈ, ਬੜਾ ਪਛੋਤਾਵਾ ਕਰ ਰਹੀ। ਹਮਰੇ ਸਦਨ ਏਕ ਸੁਤ ਆਹੀ। ਦੇਖੋ ਸਾਡੇ ਘਰ ਦੇ ਵਿੱਚ ਇੱਕੋ ਇੱਕ ਹੀ ਇਸ ਪੁੱਤਰ ਹੈਗਾ। ਬਾਲ ਬੈਸ ਇਹ ਆਪਨ ਪਰ ਕੋ। ਜੇ ਬਾਲਕ ਉਮਰਾ ਵਾਲਾ ਹੈ ਵੀ ਆਪਣਾ ਕੌਣ ਹੈ, ਬਗਾਨਾ ਕੌਣ ਹੈ। ਹਾਨ ਲਾਭ ਨਹਿ ਜਾਨ ਘਰ ਕੋ। ਘਰ ਦੇ ਵਿੱਚ ਲਾਭ ਕਿਵੇਂ ਹੁੰਦਾ, ਘਾਟਾ ਕਿਵੇਂ, ਨਫਾ ਨੁਕਸਾਨ ਇਹ ਜਾਣਦਾ ਹੈ। ਵੱਡੋ ਹੋਏ ਸਮਝ ਸਭ ਰੀਤੀ। ਮਾਤਾ ਵਿਚਾਰ ਕਰਦੇ ਵੀ ਜਦੋਂ ਇਹ ਵੱਡਾ ਹੋਏਗਾ ਸਭ ਤਰ੍ਹਾਂ ਦੀ ਰੀਤੀ ਨਫਾ ਨੁਕਸਾਨ ਸਮਝ ਜਾਏਗਾ। ਅਬ ਡਰ ਪਾਵਨ ਕੀ ਨਹਿ ਨੀਤੀ। ਹੁਣ ਜੇ ਬਾਲਕ ਹੈ, ਹੁਣ ਜਿਹੜਾ ਇਹਨਾਂ ਨੂੰ ਡਰਾਉਣਾ ਧਮਕਾਉਣਾ ਹੈ ਇਹ ਚੰਗੀ ਗੱਲ ਨਹੀਂ ਹੈ ਮੇਰੇ ਮਾਂ ਲਈ। ਉਰ ਵਿਚਾਰ ਕਰ ਇਹ ਬਿਦ ਮਾਤਾ। ਇਸ ਤਰ੍ਹਾਂ ਮੋਹ ਵਿੱਚ ਆ ਕੇ ਮਾਤਾ ਨੇ ਹਿਰਦੇ ਵਿੱਚ ਵਿਚਾਰ ਜੀ ਕਰ ਲਈ ਵੀ ਡਰਾਉਣਾ ਨਹੀਂ ਚਾਹੀਦਾ ਇਹਨਾਂ ਨੂੰ। ਤਜਿਓ ਅੰਕ ਤੇ ਹਿਤ ਕਰ ਤਾਤਾ। ਬਹੁਤ ਹੀ ਪ੍ਰੇਮ ਪਿਆਰ ਕਰਕੇ ਆਪਣੀ ਗੋਦ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੂੰ ਛੱਡ ਦਿੱਤਾ। ਖੇਲਣ ਲੱਗੇ ਬਾਲਕਨ ਮਾਹੀ। ਉਸੇ ਤਰ੍ਹਾਂ ਪਹਿਲਾਂ ਵਾਂਗ ਗੁਰੂ ਨਾਨਕ ਸਾਹਿਬ ਜੀ ਫਿਰ ਉਹ ਬੱਚਿਆਂ ਵਿੱਚ ਖੇਲਣ ਲੱਗ ਪਏ। ਜੇ ਕੇ ਦਰਸ਼ਨ ਦੁੱਖ ਨਸਾਹੀ। ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਔਗਣ ਨਸ ਨਾਸ ਹੋ ਜਾਂਦੇ ਹੈ। ਦੋਹਰਾ ਕਾਲੂ ਲੱਛਣ ਦੇਖ ਅਸ। ਇਹ ਦਰ ਜਿਹੜਾ ਪਿਤਾ ਕਾਲੂ ਹੈ ਉਹ ਵੀ ਗੁਰੂ ਨਾਨਕ ਸਾਹਿਬ ਦੇ ਇਹੋ ਜਿਹੇ ਲੱਛਣ ਦੇਖ ਕੇ ਵੀ ਭਾਂਡੇ ਟਿੰਡੇ ਲਾਗੇ ਸੁੱਟਣੇ ਹੈ। ਦੈਵ ਗਵਾਕ ਸੰਭਾਰ ਨੇ ਬਚਨ ਚੋ ਜੋ ਸਲਾਹ ਕੇ ਕਿਹਾ ਉਹ ਚੇਤੇ ਆਏ ਹਨ। ਗਿਣਤ ਗੱਟੀ ਔਰ ਅਟਪਟੀ। ਆਪਣੇ ਹਿਰਦੇ ਵਿੱਚ ਉਲਟੀਆਂ ਪੁਲਟੀਆਂ ਗਿਣਤੀਆਂ ਗਿਣਦਾ ਹੈ। ਤਿਹ ਕੇ ਗਇਓ ਅਗਾਰ। ਹਰਦਿਆਲ ਦੇ ਪੰਡਿਤ ਦੇ ਘਰ ਦੇ ਵਿੱਚ ਪੁੱਠੀਆਂ ਸਿੱਧੀਆਂ ਗਿਣਤੀਆਂ ਗਿਣਦਾ ਚਲਾ ਗਿਆ। ਚੌਪਈ ਦਿਜਕੋ ਦੇਖ ਬਦਲ ਤੇ ਬੋਲਿਆ। ਆ ਬ੍ਰਾਹਮਣ ਨੂੰ ਘਰ ਵਿੱਚ ਦੇਖ ਕੇ ਤੇ ਮੂੰਹ ਤੋਂ ਫਿਰ ਬੋਲਿਆ ਇੱਕ ਭਲੋ ਆਪਣੇ ਜੋਤ ਛਟੋਲਿਓ, ਮੈਂ ਵੀ ਚੰਗਾ ਤੂੰ ਜੋਤ ਛਟੋਲਿਆ, ਤੁਮਰੋ ਕਹਿਓ ਰਫੁਰ ਭਾਏਕੂ, ਜਿਹੜਾ ਤੂੰ ਗੁਰੂ ਨਾਨਕ ਸਾਹਿਬ ਦੇ ਵਿੱਚ ਉਸਤੀ ਦੇ ਪੁਲ ਬਣਦਾ ਤੇਰਾ ਬਚਨ ਤਾਂ ਇੱਕ ਵੀ ਨਹੀਂ ਸੱਚਾ ਹੋਇਆ ਵੇ, ਪਰ ਦਖੀਨੇ ਗੁਣ ਜੋ ਅਨੇਕੂ, ਜਿਹੜੇ ਮੇਰੇ ਉਸ ਪੁੱਤਰ ਵਿੱਚ ਅਨੇਕਾਂ ਗੁਣ ਤੂੰ ਕਥਨ ਕੀਤੇ ਸੀ, ਵੀ ਇਹ 32 ਲੱਖਣਾ ਵਾਲਾ ਤੇਹ ਕੇ ਲੱਛਣ ਤੇ ਮੈਂ ਜਾਣੀ, ਇਹ ਮੇਰੇ ਪੁੱਤਰ ਦੇ ਜਿਹੜੇ ਲੱਛਣ ਆ ਨਾ ਜਿਸ ਵਾਸਤੇ ਪੈ ਗਿਆ ਮੈਂ ਤਾਂ ਜਾਣ ਲਿਆ ਹੈ। ਧਨ ਹਾਨੀ ਹੋਏ ਮਨ ਅਨਮਾਨੀ, ਮੈਂ ਮਨ ਵਿੱਚ ਵਿਚਾਰ ਲਈਏ ਵੱਡੇ ਹੋ ਕੇ ਮੇਰੇ ਘਨ ਦੀ ਹਾਨੀ ਕਰੂ, ਇਹ ਮੇਰੀ ਮਾਇਆ ਖਰਾਬ ਕਰੂਗਾ। ਭਲੋ ਛਤਰ ਮੁਝ ਆਪ ਫਿਰਾਇਓ, ਪੰਡਤਾ ਜ਼ੋਰ ਸਲਾ ਕੇ ਚੰਗਾ ਮੇਰੇ ਸਿਰ ਤੂੰ ਛਤਰ ਫਿਰਾਇਆ, ਅਗਲੀ ਦੀਦੀ ਵਸਤ ਗਵਾਇਓ, ਪਰਮੇਸ਼ਰ ਨੇ ਪਹਿਲਾਂ ਘਰ ਵਿੱਚ ਦਿੱਤੀ ਸੀ ਇਹ ਕਹਿੰਦੇ ਗਵਾਉਣ ਲੱਗ ਪਿਆ ਸਿੱਟਣ ਲੱਗ ਪਿਆ, ਜੋ ਲੇਵੈ ਹੈ ਸੋ ਜਾਏ ਗਵਾਵੈ। ਦੱਸਾਂ ਪੰਡਤਾ ਜਿਹੜੀ ਘਰ ਵਿੱਚੋਂ ਵਸਤੂ ਲੈ ਲੈਂਦਾ ਮੁੜ ਕੇ ਲਿਆਉਂਦਾ ਨੀ ਗਵਾਇਆ ਆਉਂਦਾ, ਪੂਜੈ ਜੇ ਨਹ ਕਛੂ ਬਤਾਵੈ, ਕੰਨੋਂ ਫੜ ਕੇ ਪੁੱਛੀਏ ਤੇ ਮੂਹਰੋਂ ਦੱਸਦਾ ਵੀ ਕੱਖ ਨੀ, ਗੰਦਾ ਗਿਰੀ ਗੁਨੀ ਗੁਨੀ। ਕਹਿੰਦੇ ਉਹ ਪੰਡਤਾ ਤੂੰ ਜਿਹੜੀ ਜੋਸ ਲਾ ਕੇ ਗਿਣਤੀ ਮਿਣਤੀ ਵਿਚਾਰੀ ਸੀ ਗੁਣਾ ਬਾਰੀ, ਤੁਮ ਗੁਣਵਾਨ ਭਨੀ ਅਨਬਨੀ, ਉਹ ਤਾਂ ਵੀ ਗੁਣਾ ਤੋਂ ਰਹਿਤ ਮਿਣਤੀ ਦਿਸਦੀ ਹੈ, ਉਹ ਤਾਂ ਗੁਣਾ ਵਾਲੀ ਗਿਣਤੀ ਨਹੀਂ ਹੈ ਤੇਰੀ, ਇਸ ਕਰਕੇ ਮੰਤੀ ਉਤੀ ਤੁਮ ਗੁਣਵਾਨ ਭਨੀ ਅਨਬਨੀ। ਕਹਿੰਦੇ ਤੂੰ ਤਾਂ ਗੁਣ ਵਾਲਾ ਪੁਰੀ ਸੀ, ਤੂੰ ਤਾਂ ਸਾਰੀ ਉਲਟੀ ਪੁਲਟੀ ਗੱਲ ਆਖੀ ਦੱਸੀ ਹੈ, ਦੋਹਰਾ ਮਨ ਹਰ ਖਾਵਨ ਕੇ ਨਿਮਿਤ, ਵੀ ਪੰਡਤਾ ਮੇਰੇ ਮਨ ਨੂੰ ਖੁਸ਼ ਕਰਨ ਵਾਸਤੇ ਮੁਝ ਸੌ ਕੇ ਦੋ ਸੁਣਾਏ, ਐਵੇਂ ਕਹਿੰਦੇ ਮੈਨੂੰ ਕਹਿੰਦੇ ਉਸਤੀ ਦੇ ਪੁਲ ਬਣ ਕੇ ਬਚਨ ਸੁਣਾ ਤੇ ਵੀ ਇਹੋ ਜਿਹਾ ਹੋਊਗਾ ਮਹਾਨ, ਗਣਨਾ ਕਰਤੇ ਚੁੱਕ ਗਏ। ਆਵੇ ਪੰਡਤਾ ਜਿਹੜੀ ਤੂੰ ਦੋਸਤੀ ਗਿਣਤੀ ਕਰਨੀ ਸੀ ਉਹ ਗਿਣਤੀ ਕਰਦਿਆਂ ਕਰਦਿਆਂ ਤੂੰ ਉੱਕ ਗਿਆ, ਕਦੋਂ ਨਾ ਜਾਣਿਓ ਜਾਇਆ, ਤੇਥੋਂ ਜਾਣਿਆ ਨੀ ਗਿਆ, ਪੂਰਾ ਜੋਰਸ ਨੀ ਲਾਇਆ ਗਿਆ, ਜਿਸ ਕਰਕੇ ਤੂੰ ਆ ਹੋਰ ਹੀ ਕੁਛ ਕਹਿ ਸੁਣਾਇਆ ਮੈਂ। ਚੌਪਈ ਸੁਨ ਕਰ ਦਿਜਬਰ ਕਾਲੂ ਬਾਨੀ, ਉਸ ਵੇਲੇ ਹਰਦਿਆਲ ਜਿਹੜਾ ਉਹ ਕਾਲੂ ਜੀ ਦੇ ਬਚਨਾਂ ਨੂੰ ਸੁਣ ਕੇ ਹੁਤੀ ਅਸ਼ਰਦਾ ਮਹਿਲ ਪਟਾਨੀ, ਜਾਣ ਲਿਆ ਵੀ ਜਿਸ ਕਾਲੂ ਦੀ ਜਿਹੜੀ ਹਿਰਦੇ ਦੀ ਸ਼ਰਧਾ ਨਹੀਂ ਅਸ਼ਰਧਾ ਵਿੱਚ ਬੁੱਧੀ ਲਵਟਨ ਸ਼ਰਧਕ ਹੈ, ਤਿਸ ਔਰ ਸ਼ਰਧਾ ਦੇਵਨ ਹੇਤੂ, ਉਹ ਕਾਲੂ ਜੀ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਦੇਣ ਵਾਸਤੇ ਬੋਲਿਓ ਬਚਨ ਬਿਪਰ ਕੁਲ ਕੇਤੂ, ਜੋ ਆਪਣੀ ਕੁਲ ਦਾ ਤੁਜਾ ਹੈ ਨਿਸ਼ਾਨ ਵਾਂਗ ਬੋਲਿਆ ਹਰਦਿਆਲ, ਇੱਕ ਲੱਛਣ ਮੈਂ ਤਬ ਹੀ ਹੇਰਾ, ਕਾਲੂ ਇੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਚਿੰਨ ਹੈ ਨਾ ਲੱਛਣ ਹੈ ਉਹ ਮੈਂ ਪਹਿਲਾਂ ਵੀ ਵੇਖ ਲਿਆ ਸੀ, ਕਹਿਓ ਨਾਸ ਭਿਖ ਆਨੰਦ ਤੇਰਾ, ਤੇਰੇ ਮਨ ਵਿੱਚ ਪੁੱਤਰ ਪੈਦਾ ਹੋਣ ਕਰਕੇ ਬੜਾ ਆਨੰਦ ਸੀ, ਉਹ ਲੱਛਣ ਮੈਂ ਤੈਨੂੰ ਦੱਸਿਆ ਨੀ ਉਸ ਵੇਲੇ, ਪ੍ਰਗਟ ਭਇਓ ਮੈਂ ਸੋ ਅਬ ਜਾਣਿਓ, ਕਹਿੰਦੇ ਮੈਂ ਉਹ ਲੱਛਣ ਪ੍ਰਗਟ ਹੋ ਗਿਆ ਤੇ ਸਮਝ ਲਿਆ ਵੀ ਜੋ ਦੇਖਿਆ ਸੀ ਉਹ ਬਿਲਕੁਲ ਸਹੀ ਹੈ, ਜੋ ਤੋ ਸੋ ਨਹ ਤਬ ਹੈ ਬਖਾਨੇ, ਜਿਹੜਾ ਲੱਛਣ ਮੈਂ ਉਸ ਵੇਲੇ ਤੈਨੂੰ ਦੱਸਣਾ ਸੀ ਤੇਰੀ ਖੁਸ਼ੀ ਜਾਣ ਕੇ ਤੈਨੂੰ ਨਹੀਂ ਦੱਸਿਆ ਸੀ ਹੁਣ ਦੱਸਦਾ, ਬਾਲਕ ਕੇ ਸੰਬੰਧੀ ਜੇਤੇ, ਉਹ ਕੀ ਸੀ ਲੱਛਣ ਦੇਖਿਆ ਵੀ ਜਿਹੜਾ ਇਹ ਗੁਰੂ ਨਾਨਕ ਬਾਲਕ ਇਹਦੇ ਜਿੰਨੇ ਸਾਗ ਸੰਬੰਧੀ ਹੈ ਭਾਵੇਂ ਮਾਂ ਹੋਵੇ ਪਿਓ ਹੋਵੇ ਸੱਸ ਹੋਵੇ ਸਹੁਰਾ ਹੋਵੇ ਕੋਈ ਹੋਵੇ, ਕਹਿੰਦੇ ਮਹਿਮਾ ਲੱਖ ਨਾ ਸਕਹਿਗੇ ਤੇਤੇ, ਸਾਰੇ ਇਹਨਾਂ ਦੇ ਕਹਿੰਦੇ ਤੈਨੂੰ ਮਹਿਮਾ ਨੂੰ ਨੀ ਜਾਣ ਸਕਣਗੇ, ਸਾਰੇ ਇਹਨਾਂ ਨੂੰ ਪੁੱਠਾ ਬੋਲਣਗੇ, ਅਵਰ ਅਨੇਕ ਮਨੁਜ ਵਰ ਸਾਵੇ ਹੈ, ਇਹਨਾਂ ਤੋਂ ਬਗੈਰ ਹੋਰ ਅਨੇਕਾਂ ਜਿਹੜੇ ਲੋਕ ਇਹਨਾਂ ਤੋਂ ਬਰਸਾਉਣਗੇ ਲਾਹੇ ਖੱਟਣਗੇ, ਕੋਈ ਇੱਕ ਸੰਬੰਧੀ ਸੁਖ ਪਾਵੇ, ਕੋਈ ਕੋਈ ਇਹਨਾਂ ਦਾ ਸੰਬੰਧੀ ਹੈ ਜਿਵੇਂ ਭੈਣ ਹੈ ਜੈ ਰਾਮ ਵਰਗੇ, ਉਹ ਉਹਨਾਂ ਨੇ ਤਾਂ ਕੋਈ ਮਹਿਮਾ ਜਾਣੀ ਹੈ, ਤੇ ਬਾਕੀ ਤਾਂ ਜਿਹੜੀ ਉਹ ਹਰਚੰਦੋ ਰਾਣੀ ਸੀ ਉਹ ਵੀ ਬੇ ਨਾਨਕ ਕਹਿੰਦੀ ਰਹੀ ਹੈ, ਤੇ ਮੂਲਾ ਚੰਦ ਵੀ ਪੁੱਠਾ ਹੀ ਬੋਲਦਾ ਰਿਹਾ, ਤੇ ਕਾਲੂ ਜੀ ਦਾ ਤੇਰਾ ਪ੍ਰਸੰਗ ਆ ਹੀ ਰਿਹਾ ਵੀ ਇਹ ਕਹਿੰਦਾ ਵੀ ਤੂੰ ਉਲਟੀ ਗਿਣਤੀ ਗਿਣਤੀ ਹੈ ਸਾਰੀ ਹੋਏ ਤਰੁਣ ਜਾਬ ਵਧ ਹੈ ਪ੍ਰਤਾਪਾ ਕਹਿੰਦੇ ਜਦੋਂ ਇਹ ਜਵਾਨ ਹੋ ਗਏ ਤੇ ਇਹਨਾਂ ਦਾ ਤੇਜ ਪ੍ਰਤਾਪ ਵਧ ਗਿਆ ਜੋ ਬਾਵਨ ਤ੍ਰੈ ਲੋਕਨ ਮਾਪਾ ਹੋਏ ਕਾਲੂ ਜਿਸ ਤਰ੍ਹਾਂ ਕਹਿੰਦੇ ਉਹ ਬਾਵਨ ਅਵਤਾਰ ਹੋਇਆ ਸੀ ਇਹਨੂੰ ਉਸਨੇ ਸਾਰਾ ਜਿਹੜਾ ਬ੍ਰਹਮੰਡ ਢਾਈ ਕਰਮਾਂ ਵਿੱਚ ਮਿਣ ਸਿੱਟਿਆ ਸੀ ਨਾ ਇਸ ਤਰ੍ਹਾਂ ਇਹਨੇ ਕਹਿੰਦੇ ਵੱਡਿਆਂ ਹੋ ਕੇ ਤਿੰਨ ਲੋਕਾਂ ਨੂੰ ਮਿਣ ਦੇਣਾ ਤਿੰਨਾਂ ਲੋਕਾਂ ਵਿੱਚ ਇਹਨਾਂ ਦਾ ਪ੍ਰਤਾਪ ਚਲਿਆ ਜਾਣਾ ਪੀਰ ਮੀਰ ਮਨ ਹੈਗੇ ਉਹ ਕਾਲੂ ਸ਼ਰਧਾ ਲਿਆ ਇਹ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨਾਂ ਦੇ ਬੜੇ ਬੜੇ ਜਿਹੜੇ ਪੀਰ ਹੈ ਬੜੇ ਬੜੇ ਪਾਤਸ਼ਾਹ ਸਭ ਮੰਨਣ ਪੂਜਣਗੇ ਜੋ ਗੋਕਲ ਮਥੁਰਾ ਭਗਵਾਨ ਜੇ ਗੋਕਲ ਦੇ ਵਿੱਚ ਜਾਂ ਮਥੁਰਾ ਵਿੱਚ ਭਗਵਾਨ ਜੀ ਰਹੇ ਹੈ ਉਹ ਮਾਂ ਪਿਓ ਜੀ ਅਤੇ ਇਹਨਾਂ ਜਿਹੜੇ ਕੋਈ ਕੰਸ ਵਰਗੇ ਉਹ ਮਹਿਮਾਂ ਨੂੰ ਨਹੀਂ ਜਾਣ ਸਕੇ ਬਾਕੀ ਸਾਰੇ ਬਰਸਾ ਗਏ ਹੋ ਜਿੱਥੇ ਜਿੱਥੇ ਕੀ ਜਾਣਗੇ ਉੱਥੇ ਮੰਨਣ ਪੂਜਣਗੇ ਇਹਨਾਂ ਨੂੰ ਮਾਂ ਪਿਓ ਅਤੇ ਸਸੁਰਾ ਇਹ ਖਾਲੀ ਰਹਿਣਗੇ ਰਾਮ ਚੰਦ ਸੇ ਗੁਣ ਇਨ ਮਾਹੀ ਉਹ ਕਾਲੂ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਤਾਂ ਜਿਵੇਂ ਰਾਮ ਚੰਦਰ ਜੀ ਮਰਜ਼ਾਦਾ ਪੁਰਸ਼ੋਤਮ ਸੀ ਨਾ ਇਸ ਤਰ੍ਹਾਂ ਦੇ ਗੁਣ ਇਹਨਾਂ ਦੇ ਵਿੱਚ ਹੈਗੇ ਬ੍ਰਿਧ ਹੋ ਹਿਤਬ ਲੇਹੋ ਪਤਿਆਹੀ ਜਦੋਂ ਕਿਤੇ ਵੱਡੀ ਉਮਰ ਦੇ ਹੋ ਗਏ ਤੂੰ ਉਸ ਵੇਲੇ ਤੂੰ ਜਮਾਲ ਨੀ ਪ੍ਰਤਿਆਵਾ ਲੈਣੀ ਦੇਖ ਲਈ ਸਾਰੇ ਗੁਣ ਇਹਨਾਂ ਵਿੱਚ ਹੋਇਆ ਚਰਜ ਬਿਆਸ ਸਮਾਨੇ ਜਿਵੇਂ ਬਿਆਸ ਜੀ ਹੋਏ ਉਹਦੇ ਸਮਾਨੇ ਬਹੁਤ ਵੱਡੇ ਆਚਾਰਜ ਹੋਣਗੇ ਬੜੇ ਭਾਰੀ ਕਹਿੰਦੇ ਇਸ ਤਰ੍ਹਾਂ ਕਥਾ ਵਾਰਤਾ ਕਰਨ ਵਾਲੇ ਵਿਸਾਰ ਨਾਲ ਸਮਝਾਉਣ ਵਾਲੇ ਹੋਣਗੇ ਮਨ ਵਧਨ ਜੇ ਮਨ ਕਰ ਮਾਨੇ ਜਿਹੜੇ ਮਨ ਕਰਕੇ ਇਹਨਾਂ ਨੂੰ ਮੰਨਣਗੇ ਪੂਜਣਗੇ ਉਹ ਤੰਤਾ ਯੋਗ ਮਨੁੱਖ ਹੋਵਣਗੇ ਤੋਹਰਾ ਸੁਤ ਪਰ ਸ਼ਰਧਾ ਉਰ ਕਰੋ ਹੇ ਕਾਲੂ ਮੈਂ ਤੈਨੂੰ ਕਹਿਣਾ ਆਪਣੇ ਗੁਰੂ ਨਾਨਕ ਉੱਪਰ ਤੂੰ ਹਿਰਦੇ ਦੀ ਸ਼ਰਧਾ ਪੂਰੀ ਕਰ ਲੈ ਦਰਬ ਪ੍ਰੀਤ ਹਰ ਕੂਰ ਜਿਹੜੀ ਧਨ ਦੀ ਪ੍ਰੀਤੀ ਹੈ ਛੱਡ ਦੇ ਤਾਂ ਧਨ ਦੀ ਪ੍ਰੀਤੀ ਝੂਠੀ ਹੈ ਤੇਰੀ ਵੀ ਮਾਇਆ ਗਵਾਉਂਦੇ ਆ ਇਹ ਪਰਮ ਰੂਪ ਪਰਮਾਤਮਾ ਤੇਰਾ ਜਿਹੜਾ ਪੁੱਤਰ ਹੈ ਨਾ ਕਹਿੰਦੇ ਪਰਮਾਤਮਾ ਦਾ ਮਹਾਨ ਸਰੂਪ ਹੈ ਚਿਦੰ ਚਰਾਚਰ ਮੂਰ ਜਿੰਨੇ ਜੜ ਚੇਤਨ ਹੈ ਨਾ ਉਹਨਾਂ ਦਾ ਮੁੱਢ ਹੈ ਚੇਤਨ ਰੂਪ ਹੈ ਗੁਰੂ ਨਾਨਕ ਸਾਹਿਬ ਚੌਪਈ ਹਿਤ ਪ੍ਰਦ ਬਿਪਰਹ ਕੀ ਬਰ ਬਾਨੀ ਹਾ ਇਸ ਤਰ੍ਹਾਂ ਕਹਿੰਦੇ ਜਿਹੜੀ ਹਿਤ ਦੇਣ ਵਾਲੀ ਹਾਂ ਪ੍ਰੇਮ ਦੇਣ ਵਾਲੀ ਕਹਿੰਦੇ ਬ੍ਰਹਮਣ ਦੀ ਸ੍ਰੇਸ਼ਟ ਬਾਣੀ ਸੁਣ ਕੇ ਕਾਲੂ ਨੇ ਮੁਖ ਬਲ ਅਸ ਕਵਿਕਾ ਜਿਵ ਮਾਨੀ ਕਹਿੰਦੇ ਜਿਵੇਂ ਘੋੜਾ ਮੂੰਹ ਦਾ ਬਲੀ ਮੂੰਹ ਤਾਣਾ ਘੋੜਾ ਹੋਵੇ ਉਹਦੇ ਮੂੰਹ ਦੇ ਵਿੱਚ ਜਿਵੇਂ ਲਗਾਮ ਜੀ ਮਸਾਂ ਮਸਾਂ ਪਾਈ ਦੀ ਹੈ ਮਸਾਂ ਹੀ ਭੂੰਦਾ ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਹਜ਼ਿਆਲ ਉਹਦੀ ਜਿਹੜੀ ਬਾਣੀ ਹੈ ਲਗਾਮ ਵਰਗੀ ਹੈ ਮਸਾਂ ਮਸਾਂ ਜੀ ਪਾਈ ਮਸਾਂ ਮਸਾਂ ਜੀ ਮੰਨੀ ਇਸਨੇ ਅਰਣਵ ਅਮੀ ਕੀਰਤੀ ਦਿਆਲਾ ਹਾਂ ਗੁਰੂ ਮਹਾਰਾਜ ਦੀ ਜਿਹੜੀ ਕੀਰਤੀ ਹੈ ਉਹ ਅੰਮ੍ਰਿਤ ਵਰਗੀ ਹੈ ਤਿਜ ਕੀ ਉਕਤ ਸੋ ਮੁਕਤਨ ਮਾਲਾ ਜਿਹੜਾ ਬ੍ਰਹਮਣ ਦਾ ਕਹਿੰਦੇ ਜਿਹੜੀ ਕਸਨੀ ਹੈ ਜਿਹਨੇ ਮੋਤੀਆਂ ਦੀ ਮਾਲਾ ਹੋਵੇ ਇਉਂ ਹੈ ਸਮਝ ਲਓ ਸਾਕ ਬਣਕ ਜੋ ਕੀਮਤ ਨਾ ਤਾਂ ਹੀ ਮੋਤੀਆਂ ਦੀ ਮਾਲਾ ਜਿਹੜੀ ਹੈ ਉਹਦੀ ਜਿਹੜਾ ਸਾਗ ਖਰੀਦਣ ਵਾਲਾ ਬਾਣੀ ਹੈ ਉਹਦੀ ਕੀਮਤ ਨਹੀਂ ਜਾਣਦਾ ਹੁੰਦਾ ਨਹ ਜਾਨੀ ਕਾਲੂ ਮਨ ਮਾਹੀ ਇਸ ਤਰ੍ਹਾਂ ਕਹਿੰਦੇ ਜਿਹੜੇ ਬਚਨ ਮੋਤੀਆਂ ਵਰਗੇ ਉਹ ਹਰਦਿਆਲ ਨੇ ਕਹੇ ਉਹਨਾਂ ਦੀ ਕਦਰ ਕੀਮਤ ਬਾਣੀਏ ਦੇ ਸਾਗ ਖਰੀਦਣ ਨੂੰ ਕਾਲੂ ਨੇ ਨੀ ਕੋਈ ਸਮਝੀ ਹੈ ਨਿਜ ਨਿਕੇਤ ਕੋ ਪੁੰਨ ਚੱਲ ਆਇਓ ਹਾਂ ਮੂੰਹ ਜਾ ਢਿੱਲਾ ਜਾ ਕਰਕੇ ਕਾਲੂ ਆਪਣੇ ਘਰ ਵੱਲ ਨੂੰ ਚੱਲਿਆ ਆ ਮੁੜ ਜਗਤ ਕਾਜ ਹਿਰਦਾ ਬਿਰਮਾਇਓ ਉਹ ਸੰਸਾਰ ਦੇ ਕੰਮਾਂ ਵਿੱਚ ਇਹਦਾ ਹਿਰਦਾ ਪਰਚ ਗਿਆ ਲੱਗ ਗਿਆ ਬਹਰੋ ਅਸਤ ਅਹਿਰ ਪਤ ਪਇਓ ਇਹਨੇ ਨੂੰ ਫੇਰ ਕਹਿੰਦੇ ਸੂਰਜ ਛਿਪ ਗਿਆ ਹੈ ਭਈ ਬ੍ਰਿਭਾ ਵਰ ਗੁਰ ਗ੍ਰਹਿ ਆਇਓ ਹਾਂਜੀ ਭਈ ਬ੍ਰਿਭਾ ਵਰ ਨਹੀਂ ਬਿਪਾਵਰ ਹੋਊਗਾ ਭਈ ਵਿਭਾਵਰ ਗੁਰ ਗ੍ਰਹਿ ਹਾਂ ਇਸ ਤਰ੍ਹਾਂ ਰਾਤ ਹੋਇਆ ਹੀ ਹੈ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਵੱਲ ਪਰਤ ਆਏ ਮੁੜ ਆਏ ਫਿਰ ਤਮਾਤ ਰੂਪ ਬਲ ਜਾਵੇ ਮਾਤਾ ਤ੍ਰਿਪਤਾ ਜੀ ਸੋਹਣਾ ਸਰੂਪ ਦੇਖ ਕੇ ਬਲਹਾਰ ਸਦਕੇ ਜਾਂਦੇ ਪਾਨ ਆਪਣੇ ਭੋਜ ਖਵਾਵੇ ਕੋਲ ਬਿਠਾ ਕੇ ਆਪਣੇ ਹੱਥਾਂ ਨਾਲ ਭੋਜਨ ਛਕਾਉਂਦੇ ਹਨ ਦੋਹਰਾ ਪੈ ਪਿਆਏ ਪੁੰਨ ਮਾਤ ਲੈ ਫਿਰ ਮਾਤਾ ਜੀ ਨੇ ਦੁੱਧ ਛਕਾਇਆ ਤੇ ਆਪਣੇ ਨਾਲ ਲੈ ਕੇ ਸੂਤੀ ਸੁੱਟ ਪਰ ਅੰਕ ਸੋਹਣੇ ਪਣਗ ਦੇ ਉੱਪਰ ਨਾਲ ਲੈ ਕੇ ਬਰਾਜ ਗਈ ਹੈ ਪਲਕ ਜੁਟੀ ਸੁੰਦਰ ਬਦਨ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀਆਂ ਨੇਤਰਾਂ ਦੀਆਂ ਪਲਕਾਂ ਜਿਹੜੀਆਂ ਸੁਰਗੀਆਂ ਬੰਦ ਹੋ ਗਈਆਂ ਸਦਨ ਹਲਾਦ ਮਯੰਕ ਜਿਹੜਾ ਕਹਿੰਦੇ ਚੰਦਰਮਾ ਵਰਗਾ ਮੁੱਖ ਹੈ ਆਨੰਦ ਦਾ ਘਰ ਹੈ ਚੌਪਈ ਸਵਾ ਜਾਮ ਜਬ ਰਹੀ ਤ੍ਰਿਜਾਮਾ ਜਦੋਂ ਸਵਾ ਕਪਹਿਰ ਰਾਤ ਰਹਿ ਗਈ ਹੈ ਜਨਨੀ ਸੁਪਨਾ ਪਿਖ ਅਬਰਾਮਾ ਮਾਤਾ ਜੀ ਨੇ ਕਹਿੰਦੇ ਇਸ ਤਰ੍ਹਾਂ ਸੋਹਣਾ ਇੱਕ ਸੁਪਨਾ ਦੇਖਣਾ ਕੀਤਾ ਸੁੰਦਰ ਦੁੱਤ ਬਿੰਦਾਰਕਾ ਬ੍ਰਿੰਦਾ ਸੋਹਣੀ ਸੋਭਾ ਵਾਲੇ ਸਮੂਹ ਦੇ ਦੇਵਤੇ ਹਨ ਮਿਲ ਕਰ ਆਏ ਕਰਤ ਆਨੰਦਾ ਮਾਤਾ ਸੁਪਨੇ ਵਿੱਚ ਦੇਖਦੀ ਬਹੁਤੇ ਮਿਲ ਕੇ ਇਕੱਠਿਆਂ ਹੋ ਕੇ ਆ ਗਏ ਮੰਜਲ ਕੁਮ ਕੁਸ ਮਾਂਜੁਲ ਮਲ ਆਗਰ ਜਿਹੜੇ ਉਜਲ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਚੰਦਨ ਦੇ ਜਿਹੜੇ ਮਲਿਆਗਰ ਚੰਦਨ ਦੇ ਤੇ ਫੁੱਲਾਂ ਦੇ ਬੁੱਕ ਉਜਲ ਕਰ ਕਪੂਰ ਬਾਰ ਗੰਧ ਉਜਾਗਰ ਚੰਦਨ ਤੇ ਇਸੇ ਤਰ੍ਹਾਂ ਕਪੂਰ ਲੈ ਕੇ ਹੱਥਾਂ ਵਿੱਚ ਹੋਰ ਸ੍ਰੇਸ਼ਟ ਸੁਗੰਧੀਆਂ ਲੈ ਕੇ ਪ੍ਰਗਟ ਹੀ ਦੇਖਾ ਏਕ ਸਿੰਘਾਸਨ ਸੁੰਦਰ ਲੈ ਕੇ ਆਏ ਆ ਫਿਰ ਇੱਕ ਮਾਤਾ ਨੇ ਸੋਹਣਾ ਸਿੰਘਾਸਨ ਸਜਿਆ ਵਜਿਆ ਦੇਖਿਆ ਸੂਚੇ ਮਾਣਿਕ ਗਜ ਰੁਚ ਰੰਦਰ ਉਸਦੇ ਅੰਦਰ ਕਹਿੰਦੇ ਸੋਹਣੇ ਜਿਹੜੇ ਸੁੱਚੇ ਮਾਣਕ ਗਜ ਕੀਏ ਜਰਤ ਕੀਤੇ ਹੋਏ ਤਾਂ ਪਰ ਹੇਰਾ ਨਿਜ ਸੁੱਤ ਬੈਸਾ ਵੈਸੇ ਸਿੰਘਾਸਨ ਤੇ ਆਪਣਾ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਬੈਠਾ ਹੈ ਮਾਂ ਨੇ ਤੱਕਿਆ ਹੈ ਸੋਭਾ ਕੋਟ ਕਾਮ ਨਹਿ ਤੈਸਾ ਇੰਨੀ ਕਹਿੰਦੇ ਸੋਭਾ ਹੋ ਰਹੀ ਹੈ ਕਰੋੜਾਂ ਕਾਮ ਵੀ ਉਹੇ ਜੀ ਵਰਗੇ ਨਹੀਂ ਹੋ ਸਕਦੇ ਨਿਰਜੁਰ ਜਜਹ ਅੰਜੁਲੀ ਜੋਰੀ ਜਿਹੜੇ ਦੇਵਤੇ ਹੈ ਹੱਥ ਜੋੜ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਣਗ ਤੇ ਬੈਠਿਆਂ ਪੂਜਾ ਕਰੀ ਜਾਂਦੇ ਹੈ ਭਨਤ ਬਿਨੈ ਮਨ ਪ੍ਰੀਤ ਨਾ ਥੋਰੀ ਬੇਨਤੀਆਂ ਕਰ ਰਹੇ ਹੈ ਮਨ ਦੇ ਵਿੱਚ ਕੋਈ ਬਹੁਤ ਥੋੜੀ ਵੀ ਬਹੁਤੀ ਪ੍ਰੀਤੀ ਨਾਲ ਬੇਨਤੀਆਂ ਕਰ ਰਹੇ ਹੈ ਦੋਹਰਾ ਉਸਤਤ ਉਕਤਹਿ ਅਨਕ ਬਿਦ ਗੁਰੂ ਨਾਨਕ ਸਾਹਿਬ ਜੀ ਦੀ ਅਨੇਕਾਂ ਢੰਗਾਂ ਨਾਲ ਉਹ ਉਸਤਤੀ ਜਿਹੜੀ ਹੈ ਵਿਧੀ ਪੂਰਵ ਕਥਨ ਕਰ ਰਹੇ ਜੈ ਜੈ ਬਚਨ ਉਚਾਰ ਇਹ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ ਜੈ ਹੋਵੇ ਓਂ ਬੋਲਦੇ ਪਾਵਨ ਪਰਮ ਪੁਰਾਤਨ ਕਹਿੰਦੇ ਹਨ ਤੁਸੀਂ ਤਾਂ ਮਹਾਰਾਜ ਜਿਹੜਾ ਮਹਾਨ ਪੁਰਾਤਨ ਸਰੂਪ ਹੋ ਪਵਿੱਤਰ ਪੁਰਖ ਨ ਪਾਰਾ ਵਾਰ ਜਿਸ ਪੁਰਖ ਦਾ ਪਾਰਾ ਵਾਰ ਨੀ ਉਹ ਪੁਰਖ ਤੁਸੀਂ ਹੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਚੌਪਈ ਧਰ ਅਲੰਬ ਕੇ ਦੇਵਨ ਹੇਤੂ ਮਹਾਰਾਜ ਜਿਹੜਾ ਧਰਤੀ ਨੂੰ ਆਸਰਾ ਦੇਣ ਵਾਸਤੇ ਹੋਏ ਪ੍ਰਗਟੇ ਸ੍ਰੀ ਬੇਦੀ ਕੁਲ ਕੇਤੂ ਗੁਰੂ ਨਾਨਕ ਸਾਹਿਬ ਤੁਸੀਂ ਬੇਦੀਆਂ ਦੇ ਕੁਲ ਦੇ ਵਿੱਚ ਧੁਜਾ ਰੂਪ ਵਿੱਚ ਪ੍ਰਗਟ ਹੋ ਰਹੇ ਭਗਤ ਜਗਤ ਮਦ ਬਿਦਤ ਕਰਨ ਕੋ ਗੁਰੂ ਨਾਨਕ ਸਾਹਿਬ ਸੰਸਾਰ ਦੇ ਜਿਹੜੀ ਭਗਤੀ ਨੂੰ ਪ੍ਰਗਟ ਕਰਨ ਵਾਸਤੇ ਆਏ ਹੋ ਕਲਮਲ ਦੁਸ਼ਟਨ ਦੰਬ ਧਰਨ ਕੋ ਪਾਪਾਂ ਨੂੰ ਦੁਸ਼ਟਾਂ ਨੂੰ ਪਖੰਡਾਂ ਨੂੰ ਦਲਣ ਵਾਸਤੇ ਆਏ ਹੋ ਚੌਪਈ ਕਲ ਮਹਿ ਪਾਵਨ ਪੰਥ ਨਰਨ ਕੋ ਕਲ ਜਗ ਦੇ ਵਿੱਚ ਪਵਿੱਤਰ ਰਸਤੇ ਲੋਕਾਂ ਨੂੰ ਪਾਉਣ ਵਾਸਤੇ ਆਏ ਹੋ ਪ੍ਰਦ ਸਤ ਸੰਗਤ ਜਗਤ ਤਰਨ ਕੋ ਸੰਸਾਰ ਨੂੰ ਤਾਰਨ ਵਾਸਤੇ ਚੰਗੀ ਸਤਸੰਗਤ ਦੇਣ ਲਈ ਆਏ ਨਾਮ ਜਪਾਵਨ ਧਿਆਨ ਚਰਨ ਕੋ ਲੋਕਾਂ ਨੂੰ ਨਾਮ ਜਪਾਉਣ ਵਾਸਤੇ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਲਾਉਣ ਵਾਸਤੇ ਦੱਸਣਾ ਆਏ ਭਗਤਨ ਦੁੱਖ ਹਾ ਜਗਤ ਮਰਨ ਜਨਮ ਮਰਨ ਭਗਤਾਂ ਦੇ ਜਿਹੜੇ ਦੁੱਖ ਹੈ ਜੰਮਣ ਮਰਨ ਦੇ ਉਹਨੂੰ ਨਾਸ਼ ਕਰਨ ਵਾਸਤੇ ਆਪ ਜੀ ਆਏ ਹੋ ਦੇਨ ਆਸਰਾ ਏਕ ਸ਼ਰਨ ਕੋ ਇੱਕ ਵਾਹਿਗੁਰੂ ਦੀ ਸ਼ਰਨ ਦਾ ਓਟ ਆਸਰਾ ਦੇਣ ਵਾਸਤੇ ਆਏ ਹੋ ਕੁਮਤ ਕੁਚਾਲ ਕੁਕਰਮ ਹਰਨ ਕੋ ਖੋਟੀ ਮਤ ਖੋਟਾ ਜਿਹੜਾ ਕੋਟੀ ਭੈੜੀ ਚਾਲ ਹੈ, ਕੁਕਰਮ ਹੈ, ਇਹਨੂੰ ਨਾਸ ਕਰਨ ਵਾਸਤੇ ਆਪ ਜੀ ਦਾ ਹੋਣਾ ਹੋਇਆ। ਪੀਰ ਮੀਰ ਸਿੱਧ ਦਰਪ ਸ਼ਰਨ, ਜਿਹੜੇ ਦੁਨੀਆਂ ਦੇ ਵੱਡੇ ਵੱਡੇ ਪੀਰ ਤੇ ਪਾਤਸ਼ਾਹ ਤੇ ਸਿੱਧ, ਉਹਨਾਂ ਦਾ ਹੰਕਾਰ ਨਾਸ ਕਰਨ ਲਈ ਆਉਣਾ ਹੋਇਆ। ਵਾਹਿਗੁਰੂ ਦੇ ਜਾਪ ਰਰਨ ਕੋ, ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਹਿੰਦੇ ਕਰਨ ਵਾਸਤੇ ਉਚਾਰਨ ਵਾਸਤੇ ਆਪ ਜੀ ਦਾ ਆਉਣਾ ਹੋਇਆ ਹੈ। ਦੋਹਰਾ ਇਹ ਬਿਦ ਬਿਬਦ ਸੋ ਬਦਨ ਬਦ, ਇਸ ਤਰ੍ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਨਾਲ ਦੇਵਤਿਆਂ ਨੇ ਮੁੱਖ ਤੋਂ ਮਹਿਮਾ ਦੇ ਬਚਨ ਕਥਨ ਕੀਤੇ। ਪਦ ਅਰਬਿੰਦ ਮਨਾਏ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਮਨਾਇਆ ਪੂਜਿਆ। ਗਏ ਆਪਣੇ ਲੋਕ ਕੋ, ਫਿਰ ਆਪਣੇ ਸਵਰਗ ਲੋਕ ਵੱਲੀ ਵਾਪਸ ਪਰਤ ਗਏ। ਜਹ ਜਹ ਤੇ ਜੋ ਆਏ, ਜਿੱਥੋਂ ਜਿੱਥੋਂ ਕੋਈ ਦੇਵਤਾ ਆਇਆ ਸੀ ਉੱਥੇ ਉੱਥੇ ਚਲੇ ਆ ਗਿਆ। ਚੌਪਈ ਅਚਰਜ ਭਈ ਹੇਰ ਕਰ ਮਾਤਾ, ਮਾਤਾ ਸੁਪਨੇ ਵਿੱਚ ਹੀ ਸਾਰਾ ਕੁਝ ਦੇਖ ਕੇ ਚਰ ਹੋ ਗਈ ਹੈ। ਜਾਨੀ ਪਰੈ ਨਾ ਗਤ ਨਿਜ ਤਾਤਾ, ਮੇਰੇ ਪੁੱਤਰ ਦੀ ਜਿਹੜੀ ਹਾਲਤ ਅਵਸਥਾ ਉਹ ਮੈਥੋਂ ਤਾਂ ਜਾਣੀ ਨੀ ਪੈਂਦੀ, ਸਮਝੀ ਨੀ ਜਾਂਦੀ। ਭਇਓ ਹਿਰਦੈ ਮੈਂ ਸੰਭਰਮ ਜਾਗੀ, ਮਾਤਾ ਦੇ ਜਿਹੜੀ ਸੰਸਾ ਜਾ ਹੋ ਗਿਆ ਤੇ ਸੁਪਨਾ ਖਤਮ ਤੇ ਜਾਗ ਪਈ। ਸੁਤ ਅਵੈਵ ਸਭ ਦੇਖਣ ਲਾਗੀ, ਜਾ ਕੇ ਆਪਣੇ ਸਪੁੱਤਰ ਦੇ ਸਰੀਰ ਦੇ ਅੰਗਾਂ ਨੂੰ ਦੇਖਣ ਲੱਗ ਪਈ ਹੈ। ਚੰਦਨ ਸੋ ਚਰਚਿਤ ਹੈ ਸਾਰੇ, ਦੇਖਦੀ ਆ ਮਾਂ ਵੀ ਮੇਰੇ ਪੁੱਤਰ ਦੇ ਸਾਰੇ ਜਿਹੜੇ ਸਰੀਰ ਦੇ ਅੰਗ ਆ ਚੰਦਨ ਨਾਲ ਛਿੜਕੇ ਹੋਏ ਆ। ਬਹੁਤ ਸੁਗੰਧ ਸੋ ਜਜੇ ਨਿਹਾਰੇ, ਬੜੀਆਂ ਸੁਗੰਧੀਆਂ ਨਾਲ ਕਹਿੰਦੇ ਉਹ ਪੂਜੇ ਮਨਾਏ ਗਏ ਹਨ। ਸੰਭਰਮ ਮਨ ਨਹਿ ਥਿਰਤਾ ਹੋਈ, ਮਾਤਾ ਦਾ ਮਨ ਟਿਕਾ ਵਿੱਚ ਨਹੀਂ ਹੈ, ਬਹੁਤੇ ਸੰਸੇ ਸਹਿਤ ਹੋ ਗਿਆ। ਕਿਦੋ ਸਾਚ ਕਹਿ ਸੁਪਨਾ ਸੋਈ, ਜਾਂ ਇਹ ਸੁਪਨਾ ਸੀ ਜਾਂ ਇਹ ਸੱਚੀ ਗੱਲ ਹੀ ਹੈ। ਹਿਰਦੈ ਵਿਚਾਰਤ ਆਰਤ ਮਾਤਾ, ਮਾਤਾ ਜੀ ਹਿਰਦੇ ਵਿੱਚ ਵਿਚਾਰਦੇ ਹੋਏ ਬਹੁਤ ਹੀ ਘਬਰਾਹਟ ਵਿੱਚ ਆ ਰਹੇ। ਨਿਰਣੈ ਹੋਏ ਨਾ ਏਕੈ ਬਾਤਾ, ਇੱਕ ਗੱਲ ਦਾ ਨਿਰਣਾ ਨਹੀਂ ਹੁੰਦਾ ਵੀ ਕਿ ਇਹ ਸੁਪਨਾ ਕਿ ਬਿਲਕੁਲ ਹੀ ਸੱਚ ਹੈ। ਸੁਤ ਕੀ ਮਹਿਮਾ ਮਨ ਮਹਿਮਾਨੀ, ਫਿਰ ਹੀ ਹੁਣ ਚੰਦਨ ਹੋਰ ਖੁਸ਼ਬੂਆਂ ਛਿੜਕੀਆਂ ਸਰੀਰ ਤੇ, ਦੇਖ ਰਹੀਆਂ ਮਹਿਕਾਂ ਮਾਰ ਰਹੀਆਂ, ਫਿਰ ਮਨ ਵਿੱਚ ਪੁੱਤਰ ਦੀ ਮਹਿਮਾ ਮੰਨ ਲਈ। ਇਹ ਅਵਤਾਰ ਸਤ ਚਿਤ ਜਾਨੀ, ਇਉਂ ਚਿਤ ਵਿੱਚ ਸੱਚਾ ਕਰਕੇ ਜਾਣ ਲਿਆ ਵੀ ਮੇਰਾ ਪੁੱਤਰ ਤਾਂ ਕੋਈ ਮਹਾਨ ਵੱਡਾ ਅਵਤਾਰ ਹੈ। ਦੋਹਰਾ ਜਿਸ ਕੇ ਪਦ ਅਰਬਿੰਦ ਕੋ, ਮੇਰੇ ਗੁਰੂ ਨਾਨਕ ਪੁੱਤਰ ਦੇ ਚਰਨਾਂ ਕਮਲਾਂ ਨੂੰ, ਦਿਵ ਰੂਪ ਬਹੁ ਆਏ, ਜਿਹੜੇ ਪ੍ਰਕਾਸ਼ ਰੂਪ ਵਾਲੇ ਦੇਵਤੇ ਸੀ ਬਹੁਤੇ ਆ ਕੇ, ਕਰੀ ਆਪ ਚਿਤ ਪ੍ਰੀਤ ਸੋ, ਕਹਿੰਦੇ ਚਿਰ ਦੀ ਪ੍ਰੀਤੀ ਵਿੱਚ ਆ ਕੇ ਇਹਨਾਂ ਨੇ ਪੂਜਾ ਕੀਤੀ ਹੈ। ਬਾਰ ਬਾਰ ਸਿਰ ਨਾਏ, ਦੇਖੋ ਮੇਰੇ ਦੇਖਦਿਆਂ ਸੁਪਨੇ ਵਿੱਚ ਮੁੜ ਮੁੜ ਕੇ ਸਿਰ ਨਵਾਏ ਦੇਵਤਿਆਂ। ਚੌਪਈ ਹਾ ਹੇਰੇ ਸੁਪਨੇ ਕੀ ਨਿਆਈ, ਮੈਂ ਤਾਂ ਭਾਵੇਂ ਜਿਵੇਂ ਸੁਪਨੇ ਵਿੱਚ ਦੇਖਿਆ ਜਾਂਦਾ ਹੈ ਤੇ ਉਹ ਸੁਪਨੇ ਵਾਂਗ ਹੀ ਵੇਖਿਆ ਸਾਰਾ। ਅਬਲੋ ਚਰਚੋ ਵਿਦਤ ਦਿਸਾਈ, ਹੁਣ ਮੈਂ ਜਾ ਕੇ ਦੇਖਿਆ ਤੇ ਇਹਨਾਂ ਦੇ ਸਰੀਰ ਤੇ ਚੰਦਨ ਕੇਸਰ ਹੋਰ ਖੁਸ਼ਬੂਆਂ ਛਿੜਕਾਈਆਂ ਦਿਸੀਆਂ, ਮਹਿਕਾਂ ਮਾਰਨੀਆਂ ਦਿਸ ਰਹੀਆਂ। ਚਿਤ ਵਿਚਾਰ ਕਰਦਿਓ ਪਰ ਭੂਤਾ ਪਰ ਭਾਤੂ, ਚਿੱਤ ਵਿਚਾਰ ਕਰਦਿਓ ਪ੍ਰਭਾਤੂ, ਹਾਂ ਚਿੱਤ ਵੀ ਸੋਚ ਵਿਚਾਰ ਕਰਦਿਆਂ ਸਵੇਰ ਹੋਇਆ ਈ ਹੈ। ਚੜਿਓ ਸੁਮਾਰ ਤੰਡ ਬਖਿਆ ਤੂੰ, ਹਾਂ ਪ੍ਰਗਟੀ ਆਕਾਸ਼ ਵੀ ਸੂਰਜ ਚੜ ਗਿਆ। ਜਾਨੀ ਨਾਨਕ ਕੀ ਮਨ ਮਾਤਾ, ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਮਾਤਾ ਦੇ ਮਨ ਦੀ ਜਾਣ ਲਈ ਹੈ, ਇਹ ਤਾਂ ਵੀ ਸਾਨੂੰ ਸਮਝ ਗਈ ਹੈ ਵੀ ਇਹ ਤਾਂ ਪਰਮੇਸ਼ਰ ਆ ਗਿਆ, ਮਹਾਨ ਅਵਤਾਰ ਆ ਗਿਆ। ਤਨ ਦਈ ਤਬ ਮੋਹ ਕਨਾਤਾ, ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਮਾਤਾ ਦੇ ਉੱਤੇ ਮੋਹ ਦੀ ਜਿਹੜੀ ਘਨਾਤ ਹੈ ਤਾਂ ਦਿੱਤੀ, ਮੋਹ ਪਾ ਦਿੱਤਾ। ਜਾਗੇ ਪੁੰਨ ਕਰਕੇ ਮੁਖ ਰੂਖਾ, ਉਸ ਵੇਲੇ ਮੂੰਹ ਜਾ ਖੁਸ਼ਕ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਜਾਗ ਪਏ। ਕਹੇ ਮਾਤ ਦੇ ਭੋਜਨ ਭੁੱਖਾ, ਸਾਰੀ ਕਿਹਾ ਮਾਤਾ ਜੀ ਮੈਂ ਮੈਨੂੰ ਬਹੁਤ ਭੁੱਖ ਲੱਗੀ ਹੈ, ਭੁੱਖਾ ਮੈਨੂੰ ਛੇਤੀ ਦੇ ਕੇ ਭੋਜਨ ਦਿਓ ਖਾਣ। ਨਿਸਕੀ ਭੁੱਲੀ ਸਕਲ ਵਿਚਾਰਾ, ਜਦੋਂ ਇਉਂ ਕਿਹਾ ਰਾਤ ਦੀ ਸਾਰੀ ਗੱਲਬਾਤ ਮਾਂ ਨੂੰ ਭੁੱਲ ਗਈ। ਲਖੀ ਹਿਰਦੇ ਸੁੱਤ ਮੈਂ ਭੁੱਖੇ ਆਤਾ। ਹਾਂ, ਹਿਰਦੇ ਵਿੱਚ ਜਾਣਿਆ ਵੀ ਮੇਰਾ ਪੁੱਤਰ ਬਹੁਤ ਰਾਤ ਤੱਕ ਸੁੱਤਾ ਪਿਆ, ਹੁਣ ਭੁੱਖਾ ਹੈ। ਦਦ ਸੌ ਆਸਨ ਦੀਨ ਹਿਤ ਖਾਨੇ। ਉਸੇ ਵੇਲੇ ਛਕਣ ਵਾਸਤੇ ਦਹੀਂ ਦੇ ਨਾਲ ਚੌਲ ਦੇ ਦਿੱਤੇ। ਜੋ ਆਗੈ ਜਾਣੈ ਤਿਉ ਜਾਣੇ। ਜਿਵੇਂ ਪਹਿਲਾਂ ਜਾਣਦੀ ਸੀ ਵੀ ਇਹ ਮੇਰਾ ਪੁੱਤਰ ਹੈ, ਉਸੇ ਤਰ੍ਹਾਂ ਅੱਗੇ ਹੋਰ ਜਾਣਨ ਲੱਗੀ ਵੀ ਇਹ ਪੁੱਤਰ ਹੀ ਹੈ, ਕੋਈ ਅਵਤਾਰ ਨਹੀਂ ਹੈ। ਦੋਹਰਾ ਆਸਨ ਸਦਨ ਤੇ ਅਚਵ ਕੈ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਘਰ ਦੇ ਵਿੱਚੋਂ ਦਹੀਂ ਚੌਲ ਭੋਜਨ ਜਾ ਛੱਕ ਕੇ ਮਿਲੇ ਬਾਲ ਜਹ ਜਾਲ। ਦੌੜ ਲਾ ਕੇ ਜਿੱਥੇ ਬੱਚੇ ਸੀ ਉਹਨਾਂ ਵਿੱਚ ਜਾ ਮਿਲੇ ਜੁਲੇ। ਪਦ ਨੂੰ ਪਰ ਕੱਟ ਕਿੰਕਨੀ। ਪੈਰਾਂ ਵਿੱਚ ਪੌਂਟੇ ਜੇ ਆ, ਲੱਕ ਨਾਲ ਤਲਾਗੀ ਜੀ ਬੰਨੀ ਹੈ। ਹੋਵਤ ਸ਼ਬਦ ਵਿਸਾਲ। ਜਦੋਂ ਦੌੜ ਲਾਉਂਦੇ ਬੜਾ ਆਵਾਜ਼ਾ ਹੁੰਦਾ ਹੈ। ਚੌਪਈ ਵਿੱਚ ਰਹਿ ਖੇਲਣ ਮਹਿ ਅਨ ਰਾਗੇ। ਇਸ ਤਰ੍ਹਾਂ ਖੇਲ ਵਿੱਚ ਪ੍ਰੇਮੀ ਹੋਏ ਫਿਰਨ ਲੱਗ ਪਏ। ਭਾਗੇ ਭਾਗਹਿ ਬਾਲ ਸੁਭਾਗੇ। ਗੁਰੂ ਮਹਾਰਾਜ ਦੌੜ ਲਾਉਂਦੇ ਆ, ਸੁਭਾਗਾਂ ਵਾਲੇ ਬੱਚੇ ਵੀ ਮਗਰੀ ਦੌੜ ਲਾਉਂਦੇ ਭਜਦੇ। ਫਿਰ ਹੋਵਤ ਥਿਤ ਹੋਵੈ ਸਾਰੇ। ਗੁਰੂ ਮਹਾਰਾਜ ਟਿਕ ਜਾਂਦੇ ਆ ਤੇ ਬੱਚੇ ਵੀ ਸਾਰੇ ਇਸਤ ਹੋ ਜਾਂਦੇ ਖੜ। ਬੈਸਹ ਬੈਸ ਜਾਏ ਇੱਕ ਵਾਰ। ਇਹ ਗੁਰੂ ਮਹਾਰਾਜ ਚੌਂਕੜਾ ਮਾਰ ਕੇ ਬੈਠ ਜਾਂਦੇ, ਇੱਕੋ ਵਾਰ ਹੀ ਸਾਰੇ ਬੱਚੇ ਵੀ ਬੈਠ ਜਾਂਦੇ। ਨਾਨਕ ਆਨਨ ਭਨ ਹੈ ਕਹਾਣੀ। ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖ ਤੋਂ ਕੋਈ ਨਾ ਕੋਈ ਕਥਾ ਵਾਰਤਾ ਕਰਨ ਲੱਗ ਪੈਂਦੇ। ਭਗਤ ਵਿਰਾਗ ਵਿਖੇ ਸੋ ਸਾਨੇ। ਭਗਤੀ ਤੇ ਵਿਰਾਗ ਦੇ ਨਾਲ ਮਿਲੀ ਹੋਈ ਹੈ। ਸਰਵਨ ਮਨਨ ਕਹਿ ਹੈ ਨਿਧਿਆਸਾ। ਜਿਹੜੇ ਬੱਚੇ ਹੈ ਪਹਿਲਾਂ ਸੁਣ ਦੇ ਹੈ, ਫਿਰ ਵਿਚਾਰਦੇ ਹੈ, ਫਿਰ ਨਿਧਿਆਸਨ ਕਰਦੇ, ਹਿਰਦੇ ਵਿੱਚ ਵਸਾਉਂਦੇ ਹੈ, ਹਿਰਦੇ ਵਿਚਾਰਦੇ ਹੈ। ਪੁੰਨ ਸੁਣਨੇ ਕੀ ਵੱਧ ਹੈ ਪਿਆਸਾ। ਫਿਰ ਗੁਰੂ ਨਾਨਕ ਸਾਹਿਬ ਦੇ ਵਚਨ ਸੁਣਨ ਦੀ ਹੋਰ ਚਾਹਨਾ ਵਧਦੀ ਹੈ। ਗਿਰਾ ਸੁਗੰਧ ਬਦਨ ਅਰ ਬਿੰਦਾ। ਗੁਰੂ ਮਹਾਰਾਜ ਦਾ ਮੁਖ ਕਹਿੰਦੇ ਕਵਲ ਵਰਗਾ, ਜਿਹੜੇ ਬਚਨ ਹੈ ਇਹ ਸੁਗੰਧੀ ਵਾਂਗ। ਜੁਗਤ ਯੁਗਤ ਸੁੰਦਰ ਮਕਰੰਦਾ। ਜਿਹੜਾ ਜੁਗਤੀ ਦਲੀਲ ਦੇ ਸਹਿਤ ਬਚਨ ਹੈ ਸੁੰਦਰ ਕਹਿੰਦੇ ਮਕਰੰਦ ਹੈ। ਬਾਲ ਬ੍ਰਿੰਦ ਸਮ ਭਏ ਮਲਿੰਦਾ। ਇਹਨੇ ਸਮੂਹ ਬੱਚੇ ਸਾਰੇ ਸਪੋਰਿਆਂ ਦੇ ਸਮਾਨ ਹੋ ਗਏ। ਸਰਵਨ ਪੈਕ ਕਰਹਿ ਅਗਾਤ ਆਨੰਦਾ। ਇਸ ਤਰ੍ਹਾਂ ਸੁਣਨਾ ਰੂਪ ਪੀਣਾ ਕਰਦੇ ਤੇ ਆਨੰਦ ਪ੍ਰਾਪਤ ਹੋ ਰਿਹਾ ਸਭ ਨੂੰ। ਦੋਹਰਾ ਆਵਤ ਜਾਵਤ ਮਨ ਜੁਕੋ। ਜਿਹੜਾ ਕੋਈ ਰਸਤੇ ਵਿੱਚ ਆਉਂਦਾ ਜਾਂਦਾ ਪੁਰਸ਼ ਹੈ, ਸੁਣਤ ਠਾਡ ਹੋਏ ਜਾਏ। ਗੁਰੂ ਨਾਨਕ ਸਾਹਿਬ ਮੁਖੋਂ ਕੋਈ ਬਚਨ ਕਰਦੇ ਆ ਸੁਣਨ ਵਾਸਤੇ ਉਹ ਖੜ ਜਾਂਦਾ ਹੈ। ਪੰਡਤ ਸੇ ਮਧੁਰੇ ਲੱਗ ਹੈ। ਕੋਈ ਬਹੁਤ ਵਿਦਵਾਨ ਕਥਾ ਕਰਦਾ ਹੈ, ਉਸ ਤਰ੍ਹਾਂ ਦੇ ਬਚਨ ਮਿੱਠੇ ਪਿਆਰੇ ਸਭ ਨੂੰ ਲੱਗਦੇ ਹੈ। ਕੀਰਤ ਬਦਨ ਅਲਾਏ। ਮੁਖੋਂ ਇਹਨਾਂ ਦੀ ਮਹਿਮਾ ਵਡਿਆਈ ਕਰਨ ਲੱਗ ਪੈਂਦਾ ਸੁਣਨ ਵਾਲਾ। ਚੌਪਈ ਇਹ ਬਾਲਕ ਕੈਸੇ ਬਚ ਬੋਲੇ ਹੈ। ਇਹ ਗੁਰੂ ਨਾਨਕ ਸਾਹਿਬ ਹੈ ਤਾਂ ਜੇ ਬਾਲਕ ਰੂਪ ਹੀ ਕਿਹੋ ਜੇ ਮਨੋਹਰ ਬਚਨ ਬੋਲਦੇ ਹੈ। ਬਾਲ ਬੈਸ ਹੈ ਬੋਲ ਅਮੁੱਲ ਹੈ। ਭਾਵੇਂ ਬਾਲਕ ਉਮਰ ਹੈ ਤੇ ਬੋਲ ਜਿਹੜੇ ਬਚਨ ਅਮੁੱਲ ਕੀ ਹੈ ਮੁੱਲ ਹੀ ਹੈ। ਚੰਦ ਬਦਨ ਤੇ ਸੁਧਾ ਸਮਾਨੀ। ਪੂਰਨਮਾਸਤੀ ਦੇ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗੀ ਬਾਣੀ। ਸੁਰਤ ਦਾਰ ਪਾਨੰਦ ਬੋਲਤ ਬਾਣੀ। ਕੰਨਾਂ ਰਾਹੀਂ ਪੀਂਦੇ ਜੋ ਬਚਨ ਬਾਣੀ ਬੋਲਦੇ। ਲੱਗੀ ਸਿਸਨ ਕੀ ਪ੍ਰੀਤ ਕਨੇਰੀ। ਜਿੰਨੇ ਕਹਿੰਦੇ ਰਾਏ ਭੋਏ ਤਲਵੰਡੀ ਦੇ ਬੱਚੇ ਉਹਨਾਂ ਦੀ ਪ੍ਰੀਤੀ ਤਾਂ ਵਾਰਾ ਨਾਲ ਜ਼ਿਆਦਾ ਹੀ ਲੱਗ ਗਈ। ਸੰਗ ਨ ਤਜਹਿ ਰਹਿ ਮੁਖ ਹੇਰੀ। ਸਾਥ ਨਹੀਂ ਛੱਡਦੇ ਆ, ਉਸ ਮੁਖ ਨੂੰ ਤੱਕਦੇ ਹੀ ਰਹਿੰਦੇ ਆ ਹਮੇਸ਼ਾ। ਸਦਨ ਆਏ ਜਬ ਦੀਨਾ ਨਾਥੂ। ਜਦੋਂ ਸ਼ਾਮ ਨੂੰ ਗੁਰੂ ਨਾਨਕ ਸਾਹਿਬ ਗਰੀਬਾਂ ਦੇ ਮਾਲਕ ਵਾਪਸ ਆ ਜਾਂਦੇ। ਸਿਸਨਹ ਤਜਹਿ ਰਹਿ ਹਿਤ ਸਾਥੂ। ਜਿਹੜੇ ਨਗਰ ਦੇ ਬੱਚੇ ਆ ਉਹ ਸਾਥ ਨਹੀਂ ਛੱਡਦੇ, ਪ੍ਰੇਮ ਨਾਲ ਹੀ ਰਹਿੰਦੇ, ਘਰੇ ਹੀ ਆ ਜਾਂਦੇ ਨਾਲ। ਬਾਹਰ ਚਲਦਿਓ ਸੰਗ ਸਿਧਾਰ ਹੈ। ਗੁਰੂ ਨਾਨਕ ਸਾਹਿਬ ਬਾਹਰ ਨੂੰ ਚਲਦੇ ਨਾਲ ਹੀ ਚੱਲ ਪੈਂਦੇ। ਇਸ ਬਿਦ ਨਿਤ ਪ੍ਰਤ ਸੁਖਦ ਬਿਹਾਰ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਸਭ ਨੂੰ ਸੁਖ ਦੇਣ ਵਾਲੇ ਵਿਚਰਦੇ ਆ ਫਿਰਦੇ। ਸਵੱਛ ਬਛ ਛੇਮੋ ਛਿਤ ਬਾਲਾ। ਇੰਨੇ ਬੱਚੇ ਆ ਸ੍ਰੇਸ਼ਟ, ਸਾਰੇ ਕਹਿੰਦੇ ਪਵਿੱਤਰ ਹਿਰਦਿਆਂ ਵਾਲੇ ਮੁਕਤੀ ਦੇ ਯੋਗ ਹੋ ਗਏ। ਕਰੇ ਕਿਤੇ ਜੋ ਦੀਨ ਦਇਆ। ਦਿਆਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਉਹਨਾਂ ਨੇ ਕੁਝ ਜਿਹੜੇ ਬੱਚੇ ਸ਼ੁੱਧ ਮਨ ਕਰਕੇ ਮੁਕਤ ਹੁੰਦੇ ਜੋ ਕਰ ਦਿੱਤੇ। ਦੋਹਰਾ ਲੀਲਾ ਬਾਲਕ ਖੇਲ ਕੀ, ਬਾਲਕਾਂ ਵਾਲੀ ਖੇਲ ਦੀ ਜਿਹੜੀ ਬਾਲ ਲੀਲਾ ਹੈ। ਸਲੰਕਾਰ ਸਭ ਲਾਸ ਕਹਿੰਦੇ ਜੋ ਅਲੰਕਾਰਾਂ ਤੇ ਬੜੇ ਆਨੰਦ ਨਾਲ ਕਸਨ ਕੀਤੀ। ਮੈਂ ਕਵੀ ਨੇ ਜੋ ਸਿੱਖ ਧਰਹੀ ਧਿਆਨ ਕੋ, ਜਿਹੜੇ ਕਥਾ ਸੁਣ ਕੇ ਬਾਲ ਲੀਲਾ ਦਾ ਉਹ ਹਿਰਦੇ ਵਿੱਚ ਮਹਾਰਾਜ ਦਾ ਧਿਆਨ ਧਰਨਗੇ। ਕਰਹੀ ਧਿਆਨ ਕੋ ਦੇ ਸਤਿਗੁਰ ਸੁਖ ਰਾਸ, ਧਿਆਨ ਕਰਨਗੇ ਉਸਨੂੰ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਖਾਂ ਦਾ ਖਜ਼ਾਨਾ, ਸੁਖਾਂ ਦੀ ਪੂੰਜੀ ਬਖਸ਼ ਦੇਣਗੇ। ਭਾਵ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਕਥਾ ਸੁਣ ਕੇ ਫਿਰ ਉਹ ਕਥਾ ਦਾ ਹੀ ਧਿਆਨ ਧਰਨਗੇ ਵੀ ਇਸ ਤਰ੍ਹਾਂ ਮਹਾਰਾਜ ਨੇ ਨਾਲ ਲੀਲਾ ਕੀ, ਉਹਨੂੰ ਵੀ ਗੁਰੂ ਮਹਾਰਾਜ ਸਾਰੇ ਸੁਖਾਂ ਦੇ ਖਜ਼ਾਨੇ ਬਖਸ਼ ਦੇਣਗੇ। ਇਸ ਤਰ੍ਹਾਂ ਇਹ ਲਫ਼ਜ਼ ਕਹਿ ਕੇ ਭਾਈ ਬਾਲਾ ਜੀ ਨੇ ਤਥਾ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜਾ ਪ੍ਰਸੰਗ ਪੂਰਾ ਕਰ ਦਿੱਤਾ। ਇਹ ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਇਹ ਪ੍ਰਸੰਗ ਆਪੋ ਜੀ ਕਹਿ ਸੁਣ ਕੇ ਪੂਰਾ ਕੀਤਾ ਹੈ। ਅਗਲਾ ਪ੍ਰਸੰਗ ਜਿਵੇਂ ਆਏਗਾ ਉਹ ਕੱਲ੍ਹ ਦੇ ਦੀਵਾਨ ਵਿੱਚ ਫਿਰ ਸੰਗਤ ਰੂਪ ਜੀ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਲੀਲਾ ਬਾਲਕ ਖੇਲ ਕੀ, ਸਲੰਕਾਰ ਸਬਿਲਾਸ, ਜੋ ਸਿੱਖ ਧਰਹੀ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ ਅਹਿਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕਰ ਹਾਂ ਦਾਸ ਰਹੁ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਚਾਰਨ ਹਾਰ, ਜੋ ਸਰਦਾ ਕਰ ਸੇਵੰਦੇ